ਵਾਹਿਗੁਰੂ ਸਾਹਿਬ ਜੀਓ ਦੋਹਰਾ ਇਸ ਪ੍ਰਕਾਰ ਸੇਵਾ ਕਰ ਹੈ ਹਰਖ ਸੋਕ ਉਰ ਤਿਆਗ ਕਹਿਓ ਕਿਸੂ ਕੋ ਕਿਸੀ ਬਿਦ ਧਰਹਿ ਨਾ ਮਨ ਬਡ ਭਾਗ ਇਸ ਪ੍ਰਕਾਰ ਸੇਵਾ ਕਰ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਗੁਰੂ ਖਾਲਸਾ ਸਤਿਸੰਗਤ ਜੀ ਆਪਾਂ ਅੰਮ੍ਰਿਤ ਵੇਲੇ ਦੀ ਦੀਵਾਨ ਦੀਆਂ ਹਾਜ਼ਰੀਆਂ ਭਰਦਿਆਂ ਹੋਇਆਂ ਗੁਰਬਾਣੀ ਸਰੂਪ ਸਤਿਗੁਰੂ ਸਾਹਿਬ ਦੇ ਦਰਸ਼ਨ ਦੀਦਾਰ ਕਰਦੇ ਹੋਏ ਗੁਰ ਇਤਿਹਾਸ ਸਰਵਣ ਕਰਕੇ ਲਾਹਾ ਲੈਂਦੇ ਹਾਂ। ਹਜੇ ਵੀ ਇਤਿਹਾਸ ਵਿਚਾਰ ਜਾਂ ਪ੍ਰਸੰਗ ਸਰਵਣ ਕਰਨ ਲਈ ਸਤਿਗੁਰੂ ਸਾਹਿਬ ਜੀ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰਦੇ ਹਾਂ। ਸਤਿਗੁਰੂ ਸਾਹਿਬ ਜੀ ਚਰਨ ਛਿਣ ਵੀ ਸਜ ਰਹੇ ਹਾਂ। ਜਿਸ ਤਰ੍ਹਾਂ ਕੱਲ੍ਹ ਦੇ ਦੀਵਾਨ ਵਿੱਚ ਗੁਰੂ ਅਮਰਦਾਸ ਸਾਹਿਬ ਜੀ ਦਾ ਆਪਾਂ ਪ੍ਰਸੰਗ ਸੁਣਿਆ ਹੀ ਹੈ। ਆਪ ਸ੍ਰੀ ਕਸੂਰ ਸਾਹਿਬ ਵਿਖੇ ਗੁਰੂ ਅੰਗਦ ਸਾਹਿਬ ਜੀ ਦੀ ਚਰਨ ਛਰਨ ਪਹੁੰਚ ਕੇ ਇਹ ਤਸੱਲੀ ਹੋ ਗਈ ਹੈ ਵੀ ਗੁਰੂ ਅੰਗਦ ਸਾਹਿਬ ਜੀ ਪੂਰਨ ਸਤਿਗੁਰੂ ਹੈ, ਕਿਉਂਕਿ ਦੋ ਤਿੰਨ ਪ੍ਰੀਖਿਆ ਵੀ ਆਪ ਜੀ ਨੇ ਕਰ ਲਈਆਂ ਵੀ ਅੰਤਰਜਾਮਤਾ ਵੀ ਹੈ। ਬਾਕੀ ਆਪ ਅਜਰ ਸ਼ਕਤੀਆਂ ਨੂੰ ਚਰ ਕੇ ਰੱਖਣ ਵਾਲੇ ਹੈ, ਨਿਮਰਤਾ ਗਰੀਬੀ ਦੇ ਪੁੰਜ ਹਨ। ਇਸ ਤਰ੍ਹਾਂ ਖਿਆਲ ਆਇਆ ਵੀ ਇਹਨਾਂ ਦੀ ਸੇਵਾ ਕਰਕੇ ਪ੍ਰਸੰਨਤਾ ਹਾਸਲ ਕਰਨਾ ਚਾਹੀਏ ਕਿ ਭਾਵੇਂ ਸਤਿਗੁਰੂ ਨੂੰ ਤਾਂ ਕੋਈ ਲੋੜ ਨਹੀਂ ਹੈ, ਦਾਸ ਨੂੰ ਆਪਣਾ ਧਰਮ ਵਿਚਾਰ ਕੇ ਕੁਝ ਨਾ ਕੁਝ ਗੁਰੂ ਦੀ ਹਜ਼ੂਰੀ ਵਿੱਚ ਕਰਨਾ ਹੀ ਚਾਹੀਏ। ਇਸ ਤਰ੍ਹਾਂ ਦਾ ਖਿਆਲ ਕਰਕੇ ਫਿਰ ਹੱਥ ਜੋੜ ਕੇ ਗੁਰਸਿੱਖਾਂ ਨੂੰ ਬੇਨਤੀ ਕਰਦੀ ਹੈ ਵੀ ਬਾਕੀ ਸੇਵਾ ਤੁਸੀਂ ਗੁਰੂ ਕੇ ਲੰਗਰ ਵਿੱਚ ਅੱਡੋ ਅੱਡੀ ਕਰਦੇ ਕਰਾਉਂਦੇ ਹਾਂ। ਕੋਈ ਝਾੜੂ ਬਹਾੜੂ ਦਿੰਦਾ, ਕੋਈ ਆਟਾ ਗੁੰਨਦਾ, ਕੋਈ ਪਕਾਉਂਦਾ, ਕੋਈ ਦਾਲ ਰਿੰਦਾ ਹੈ। ਮੈਨੂੰ ਕੇਵਲ ਜਲਦੀ ਸੇਵਾ ਬਖਸ਼ ਦੇਵੋ, ਜਿੰਨੀ ਗੁਰੂ ਕੇ ਲੰਗਰ ਵਿੱਚ ਜਲ ਵਰਤਿਆ ਜਾਓ ਸਭ ਮੈਂ ਵਿਆਸਾ ਤੋਂ ਲਿਆ ਕੇ ਦਿਆ ਕਰਾਂ। ਇਸ ਤਰ੍ਹਾਂ ਕਹਿ ਕੇ ਸੀਸ 'ਤੇ ਕਰਸ ਚੁੱਕ ਲਿਆ ਹੈ। ਇਹ ਵਿਆਸਾ 'ਤੇ ਗਏ ਨੇ ਅਤੇ ਭਰ ਕੇ ਜਿੰਨੀ ਲੋੜ ਹੈ ਉਹ ਜਲ ਲੈ ਆਉਂਦੇ ਨੇ। ਗੁਰਸਿੱਖਾਂ ਦੇ ਇਸ਼ਨਾਨ ਆਦਿਕ ਵਾਸਤੇ ਵੀ, ਛਕਣ ਵਾਸਤੇ ਵੀ, ਨਾਲ ਹੀ ਗੁਰੂ ਅੰਗਦ ਸਾਹਿਬ ਜੀ ਦੀ ਵੀ ਇਸ਼ਨਾਨ ਆਦਿਕ ਦੀ ਜਿਹੜੀ ਕਿਰਿਆ ਕਰਾਉਣੀ ਉਹ ਵੀ ਸੰਭਾਲ ਦੀ ਸੇਵਾ। ਅੰਮ੍ਰਿਤ ਵੇਲੇ ਗੁਰੂ ਅੰਗਦ ਸਾਹਿਬ ਜੀ ਦੇ ਉੱਠਣ ਤੋਂ ਪਹਿਲਾਂ ਹੀ ਨਾਲ ਸਰਦਰ ਨੂੰ ਛੱਡ ਕੇ ਅਤੇ ਵਿਆਸਾ ਨਦੀ 'ਤੇ ਜਾਂਦੇ ਨੇ, ਉੱਥੋਂ ਜਲ ਦਾ ਘੜਾ ਭਰ ਲੈ ਆਉਂਦੇ ਹਨ। ਗੁਰੂ ਅੰਗਦ ਸਾਹਿਬ ਜੀ ਨੂੰ ਇਸ਼ਨਾਨ ਕਰਾਉਂਦੇ ਆ, ਫਿਰ ਵਸਤਰ ਧੋਂਦੇ ਆ, ਸੁੱਕੇ ਪਾ ਦਿੰਦੇ ਹਨ। ਹੋਰ ਕੋਈ ਜਿਹੜੀ ਸੇਵਾ ਉਹ ਵੀ ਸਾਰੀ ਆਪ ਹੀ ਕਰਦੇ ਕਰਾਉਂਦੇ ਨੇ। ਆਪ ਜੀ ਨੇ ਪ੍ਰੀਖਿਆ ਕਰਨ ਲਈ ਭਾਵੇਂ ਸੰਸਾਰੀ ਸੰਬੰਧ ਸੀ, ਵਾਧਾ ਇਹਨਾਂ ਬੰਨੀ ਕੋਈ ਰੁੱਖ ਨਹੀਂ ਕੀਤਾ ਹੈ, ਧਿਆਨ ਨਹੀਂ ਦਿੱਤਾ ਹੈ। ਸਾਲ ਭਰ ਜਦੋਂ ਸੇਵਾ ਕਰਦਿਆਂ ਹੋ ਗਏ ਹੈ, ਇੱਕ ਸਰੋ ਪਾ ਦੇ ਦਿੱਤਾ ਡੇਢ ਕੁ ਗਜ਼ ਦਾ, ਦੂਜੇ ਸਾਲ ਫਿਰ ਇਸੇ ਤਰ੍ਹਾਂ ਹੀ ਇੱਕ ਰੁਮਾਲ ਸਿਰੋ ਪੋ ਬਖਸ਼ ਨੂੰ ਬਖਸ਼ ਦਿੱਤਾ ਹੈ। ਜਿਉਂ ਜਿਉਂ ਸਾਲਾਂ ਪੂਰੇ ਹੁੰਦੇ ਜਾਂਦੇ ਹੈ, ਤਿਵੇਂ ਤਿਵੇਂ ਆਪ ਵਿੱਚ ਹੀ ਇੱਕ ਹੀ ਸਿਰਫ ਉਹ ਇਹਨਾਂ ਨੂੰ ਸਾਲ ਬਾਅਦ ਬਖਸ਼ਿਸ਼ ਕਰ ਦਿੰਦੇ ਨੇ। ਜਾਂ 12 ਸਾਲ ਤੱਕ ਸੇਵਾ ਕੀਤੀ ਅਤੇ 12 ਸਿਰਫ ਉਹ ਆਪ ਜੀ ਨੂੰ ਹਾਸਲ ਹੋ ਗਏ। ਜਿੱਥੇ ਗੁਰੂ ਕੇ ਸਿੱਖ ਇਹਨਾਂ ਦੀ ਸੇਵਾ ਦੇਖ ਕੇ ਘਾਲਣਾ ਦੇਖ ਕੇ ਅਚਰਜ ਹੋ ਰਹੇ ਹਨ, ਉੱਥੇ ਜਿਹੜੇ ਕੋਈ ਨਿੰਦਕ ਲੋਕ ਹੈ, ਮੂਰਖ ਵੀ ਸਮਝ ਲੋਕ ਹੈ, ਉਹ ਆਪਣੇ ਸੁਭਾਅ ਮੁਤਾਬਕ ਠੱਠਾ ਮਖੌਲ ਵੀ ਕਰਦੇ, ਤਰਕਾਂ ਵੀ ਕਰਦੇ ਨੇ ਵੀ ਬਜ਼ੁਰਗ ਨਾ ਵੀ ਇਹਨੂੰ ਕੋਈ ਰਾਤ ਨਾ ਦਿਨ ਚੈਨ, ਇਹ ਸਾਰਿਆਂ ਅੱਗੇ ਡਰਦਾ ਫਿਰਦਾ ਹੈ ਵੀ ਮੈਨੂੰ ਇੱਥੋਂ ਨਾ ਕਿਤੇ ਨਿਕਾਲ ਦੇਣ, ਅਤੇ ਫਿਰ ਮੈਂ ਕਿਧਰੇ ਜਾਵਾਂਗਾ, ਇੱਕ ਦੋ ਟੁਕੜੇ ਸੁੱਕੇ ਖਾਣ 'ਤੇ ਇੱਥੇ ਗੁਰੂ ਘਰ ਗੁਰੂ ਕੀ ਹਜ਼ੂਰੀ ਵਿੱਚ ਰਹਿ ਰਿਹਾ ਹੈ। ਜਿਹੜਾ ਕੋਈ ਨਹੀਂ ਕੁਝ ਕਹਿਣਾ ਉਹ ਇਹ ਬੇਸਮਝ ਲੋਕ ਮਹਾਰਾਜ ਨੂੰ ਕਹਿ ਰਹੇ ਹਨ। ਮੈਂ ਆਪਣੇ ਦੁਆਰਾ ਗੁਰੂ ਅਮਰਦਾਸ ਸਾਹਿਬ ਜੀ ਨੇ ਉਸ ਜਣਾਇਆ ਵੀ ਇਹ ਜਦੋਂ ਤੁਸੀਂ ਗੁਰੂ ਘਰ ਦੀ ਸੇਵਾ ਕਰੋਗੇ ਇਹ ਮੂਰਖ ਲੋਕਾਂ ਨੇ ਤੁਹਾਡੇ 'ਤੇ ਤਵਾ ਲਾਉਣਾ ਹੀ ਲਾਉਣਾ ਹੈ, ਅਤੇ ਤੁਸੀਂ ਸਤਰਕ ਰਹਿਣਾ ਹੈ, ਇਹਨਾਂ ਦੀਆਂ ਗੱਲਾਂ ਗੁੱਲਾਂ ਸੁਣ ਕੇ ਗੁਰੂ ਦੀ ਸੇਵਾ ਨਹੀਂ ਛੱਡ ਜਾਣੀ ਹੈ। ਕਿਉਂਕਿ ਕਈ ਵਾਰੀ ਗੁਰੂ ਘਰ ਦੇ ਵੀ ਜਿਹੜੇ ਕੋਈ ਸ਼ਰਧਾਲੂ ਆਉਂਦੇ ਜਾਂਦੇ ਉਹਨਾਂ ਨੂੰ ਫਿਰ ਇਹੋ ਜਿਹੇ ਲੋਕ ਆਪਣੇ ਸੁਭਾਅ ਮੁਤਾਬਕ ਤਰਕ ਤੁਰਕ ਜੀ ਮਾਰਦੇ, ਇਹ ਸੌ ਖਾ ਕੇ ਹੁਣ ਅੱਜ ਨੂੰ ਚੱਲੀ ਵਾਲੀ ਤੁਹਾਡੀ ਗੱਲ ਹੈ, ਚਲੋ ਸੌ ਖਾ ਕੇ ਹੱਜ ਨੂੰ ਚੱਲ ਸੀ, ਤੁਸੀਂ ਤਾਂ ਤੁਰੇ ਹੀ ਨਹੀਂ ਹੱਜ ਨੂੰ, ਤੁਸੀਂ ਕਿਸੇ ਤੀਰਥ ਯਾਤਰਾ ਕਰਨ ਗਏ ਨਹੀਂ, ਇਹ ਤਾਂ ਤੁਰਤਾ ਪਿਆ ਨਾ ਵੀ, ਚਲੋ ਸਭ ਕੁਛ ਕਰ ਕਰਾ ਕੇ ਗੁਰੂ ਘਰ ਆਉਣ ਲੱਗੇ, ਆਉਣ ਤਾਂ ਲੱਗ ਪਿਆ, ਤੁਸੀਂ ਮੂੰਹ ਹੀ ਨਹੀਂ ਕਰ ਰਹੇ, ਤੁਹਾਡੇ ਨਾਲ ਤਾਂ ਫਿਰ ਵੀ ਇਹ ਸੌ ਗੁਣਾ ਚੰਗਾ ਹੈ। ਵਾਵਰਨ ਹੱਸ ਆਪ ਹੈ ਕਾਨੇ ਤਿਨਕੋ ਦੇਖ ਲਵੀ, ਕਬੀਰ ਲਜਾਨੇ ਕਬੀਰ ਜੀ ਨੇ ਕਿਹਾ ਨਾ ਵੀ ਹੋਰਨਾਂ ਨੂੰ ਦੇਖ ਕੇ ਹੱਸਦੇ ਨੇ, ਆਪ ਕਹਿੰਦੇ ਹਰ ਪੱਖ ਤੋਂ ਘਾਣੇ ਨੇ, ਸਾਰੀ ਪਾਸੇ ਤੋਂ ਨਿਊਨਤਾ ਹੈ, ਕੋਈ ਵੀ ਬਾਰਾਂ ਪਾਉਣ ਵਾਲੀ ਗੱਲ ਹੀ ਨਹੀਂ ਹੈ। ਹੋਰਨਾਂ ਦੀਆਂ ਗੱਲਾਂ ਬਾਤਾਂ ਵੀ ਆ, ਤਰਕਾਂ ਸੁਣ ਕੇ ਵੀ ਆਪ ਮੌਨ ਰਹੇ ਹੈ, ਜਰ ਰਹੇ ਉੱਧਰ ਜਦੋਂ ਜਸ ਕਰ ਰਹੇ ਸਿੱਖ, ਉਹਦੇ ਕਰਕੇ ਕੋਈ ਅੱਗੇ ਬਣੀ ਰਹੇ ਹੈ, ਸਮਾਨ ਹੋ ਰਹੇ ਨੇ। ਜਿਵੇਂ 12 ਸਾਲ ਰਹਿੰਦਿਆਂ ਹੋਇਆਂ ਆਪ ਜੀ ਦੀ ਘਾਲਣਾ ਫਿਰ ਥਾਂ ਪਈ, ਅਤੇ ਗੁਰੂ ਅੰਗਦ ਸਾਹਿਬ ਜੀ ਨੇ 12 ਹੀ ਸਿਰੋਂ ਪੋਤੇ 12 ਹੀ ਫਿਰ ਅਖੀਰ 'ਤੇ ਵਰ ਬਖਸ਼ੇ। ਇਤਿਹਾਸ ਵਿੱਚ ਅੱਜ ਪ੍ਰਸੰਗ ਆਉਂਦਾ, ਸੁਣੀਏ ਮਨ ਚਿਤ ਲਾ ਕੇ। ਇਸ ਪ੍ਰਕਾਰ ਸੇਵਾ ਕਰ ਹੈ ਸਤਿਗੁਰ ਸਿੰਘ ਜੀ ਕਹਿੰਦੇ, ਹੇ ਸਰੋਤਾ ਜਨੋ, ਇਸ ਤਰ੍ਹਾਂ ਗੁਰੂ ਅਮਰਦਾਸ ਸਾਹਿਬ ਜੀ ਵੱਧ ਤੋਂ ਵੱਧ ਸੇਵਾ ਕਰਦੇ ਨੇ। ਹਰ ਖੁਸੋਕ ਔਰ ਤਿਆਗ ਗੁਰੂ ਕੇ ਸਿੱਖ ਉਸਤੀ ਕਰਦੇ, ਬੁਰੀ ਘਾਲਣਾ ਕਮਾਈ ਹੈ, ਫਿਰ ਵਿਵਸਥਾ, ਫਿਰ ਵੀ ਕੋਈ ਹੋਰਾਂ ਮਾਤਰ ਇਹਨਾਂ ਦੇ ਸਰੀਰ 'ਤੇ ਅਸਰ ਨਹੀਂ ਹੈ, ਐਂ ਸਾਵਧਾਨ ਹੋ ਕੇ ਸੇਵਾ ਕਰਦੇ ਹੈ, ਬੜੀ ਇਹਨਾਂ ਦੀ ਘਾਲਣਾ, ਉਹ ਕੋਈ ਖੁਸ਼ੀ ਵਿੱਚ ਨਹੀਂ ਆਉਂਦੇ ਹਨ। ਜਦੋਂ ਮੂਰਖ ਲੋਕ ਤਰਕਾਂ ਹੁਜਤਾਂ ਮਖੌਲ ਕਰਦੇ, ਫਿਰ ਕੋਈ ਸ਼ੁੱਕ ਨਹੀਂ ਕਰਦੇ ਹਨ ਵੀ ਅਸੀਂ ਸੇਵਾ ਕਰ ਰਹੇ, ਇਹ ਸਾਨੂੰ ਤਰਕਾਂ ਹੁਜਤਾਂ ਕਰ ਰਹੇ, ਹੋਰ ਹੀ ਕੋਈ ਪੁੱਠਾ ਸਿੱਧਾ ਬੋਲ ਰਹੇ, ਨਹੀਂ ਕੋਈ ਮਨੁੱਖ ਸ਼ੋਕ ਆ ਹੀ ਜਾਂਦਾ ਹੈ ਵੀ ਚੰਗਾ ਕਰਦੇ ਹਾਂ, ਕੋਈ ਮਾੜਾ ਉਹਨੂੰ ਕਾਖੇ, ਜਾਂ ਦੋਹਾਂ ਨੂੰ ਕਹਿੰਦੇ ਹਿਰਦੇ ਵਿੱਚੋਂ ਤਿਆਗਿਆ ਹੋਇਆ, ਸਿਰ ਸੁਣ ਕੇ ਖੁਸ਼ੀ ਵਿੱਚ ਨਹੀਂ ਆਉਂਦੇ, ਅਤੇ ਆਪਣੇ ਸੰਬੰਧ ਵਿੱਚ ਕੋਈ ਅਪਸ਼ਬਦ ਸੁਣ ਕੇ ਸ਼ੋਕ ਗਮ ਨਹੀਂ ਕਰਦੇ, ਦੋਹੇ ਤਿਆਗੇ ਹੋਏ ਹੈ। ਕਹਿਓ ਕਿਸੂ ਕੋ ਕਿਸੀ ਬਿਦ, ਕਿਸੇ ਦਾ ਜਿਹੜਾ ਹੈ ਨਾ ਕਹਿਆ ਹੋਇਆ ਆਖਿਆ ਹੋਇਆ ਕਿਸੇ ਤਰ੍ਹਾਂ ਦਾ ਹੋਵੇ, ਭਾਵੇਂ ਕੋਈ ਉਹਨਾਂ ਦੀ ਸਿਰ ਸਲਾਘਾ ਵਾਲਾ ਹੋਵੇ, ਭਾਵੇਂ ਗੁਰੂ ਅਮਰਦਾਸ ਜੀ ਦੇ ਸੰਬੰਧ ਵਿੱਚ ਕੋਈ ਮਾੜਾ ਹੋਵੇ ਕਿਹਾ ਹੋਇਆ ਅਪਸ਼ਬਦ ਹੋਵੇ, ਧਰ ਹੈ ਨਾ ਮਨ ਵੱਡ ਭਾਗ, ਵੱਡੇ ਭਾਗਾਂ ਵਾਲੇ ਗੁਰੂ ਅਮਰਦਾਸ ਸਾਹਿਬ ਜੀ ਆਪਣੇ ਮਨ ਵਿੱਚ ਦੋਵੇਂ ਹੀ ਨਹੀਂ ਧਾਰਦੇ, ਜਿਹੜਾ ਕੋਈ ਚੰਗਾ ਕਹਿੰਦਾ ਉਹਨੂੰ ਵੀ ਨਹੀਂ ਲਿਆਉਂਦੇ ਵੀ ਅਸੀਂ ਵੀ ਚੰਗੇ ਹੀ ਹਾਂ ਸ਼ਾਇਦ, ਜਦੋਂ ਕੋਈ ਮਾੜਾ ਕਹਿੰਦਾ ਹੈ ਫਿਰ ਵੀ ਮਨ ਵਿਹਲੇ ਨਹੀਂ ਲਿਆਉਂਦੇ ਹਨ। ਜਾਣਦੇ ਆ ਵੀ ਜਿਹੋ ਜਿਹੇ ਅਸੀਂ ਸਤਿਗੁਰੂ ਦੀ ਚਰਨ ਛਰਨ ਵਿੱਚ ਆਏ ਹਾਂ, ਸਤਿਗੁਰੂ ਸਭ ਕੁਝ ਜਾਣਦੇ ਹੀ ਹੈ, ਚੰਗੇ ਹਾਂ ਕਿ ਮੰਦੇ ਹਾਂ। ਨਿਸ਼ਾਨੀ ਛੰਦ ਘਟਾ ਸ਼ਿਆਮ ਇੱਕ ਨਿਸ਼ਾ ਮਹਿ। ਹਾਂ ਕਵੀ ਜੀ ਕਹਿੰਦੇ ਸ਼ਰਤਾ ਜਨੋ ਇੱਕ ਰਾਤ ਦੇ ਸਿਵੇ, ਕਹਿੰਦੇ ਕਾਲੀਆਂ ਜਿਹੜੀਆਂ ਘਟਾ ਹਨ ਆ ਗਈਆਂ ਹਨ ਆਕਾਸ਼ ਵਿੱਚ, ਪਸਰਿਓ ਅੰਧਕਾਰ ਹਰ ਪਾਸੇ, ਕਹਿੰਦੇ ਹਨੇਰਾ ਹੀ ਹਨੇਰਾ ਫੈਲ ਗਿਆ ਹੈ। ਕੋ ਕੋ ਬਰਖਾ ਬੂੰਦ ਧਰ, ਰਾਤ ਦੇ ਸਮੇਂ ਕਹਿੰਦੇ ਕਾਲੀਆਂ ਘਟਾਂ ਵਿੱਚੋਂ ਕੋਈ ਕੋਈ ਜਿਹੜੀ ਪਾਣੀ ਦੀ ਬੂੰਦ ਹੈ ਬਰਸ ਰਹੀ ਹੈ, ਡਿੱਗ ਰਹੀ ਹੈ। ਕਰ ਦਮ ਕਰ ਡਾਰਾ, ਇਸ ਕਰਕੇ ਉਹ ਬੂੰਦਾਂ ਨੇ ਕਹਿੰਦੇ ਹਰ ਪਾਸੇ ਚਿੱਕੜ ਕਰ ਸੁੱਟੇ ਹੈ, ਕਿਉਂਕਿ ਥੋੜੀਆਂ ਥੋੜੀਆਂ ਬੂੰਦਾਂ ਡਿੱਗਣ ਫਿਰ ਚਿੱਕੜ ਹੋ ਜਾਂਦਾ ਹੈ। ਸਰ ਤਿੱਖੀ ਮੋਹਲੇ ਧਾਰ ਬਾਰਿਸ਼ ਆ ਜਾਏ ਤੇ ਜਿਹੜਾ ਚਿੱਕੜ ਚੁੱਕੜ ਆ ਸਾਰਾ ਖਤਮ ਹੋ ਜਾਂਦਾ ਹੈ। ਇਸ ਤਰ੍ਹਾਂ ਹੀ ਇਹ ਬਾਰਿਸ਼ ਦਾ ਹੈ, ਤੇਜ਼ ਆ ਜਾਏ ਤਾਂ ਸਭ ਕੁਛ ਰੁੜ ਜਾਂਦਾ ਹੈ, ਥੋੜਾ ਥੋੜੀ ਬਾਰਿਸ਼ ਹੋਵੇ ਤੇ ਚਿੱਕੜ ਬਹੁਤ ਹੋ ਜਾਂਦਾ ਹੈ। ਉਹ ਕਹਿੰਦੇ ਬੜਾ ਚਿੱਕੜ ਕਰ ਸੁੱਟਿਆ ਹੈ। ਸਰਦ ਕਾਲ ਪਾਲਾ ਪਰੇ, ਠੰਡ ਦਾ ਸਮਾਂ ਹੈ ਜਿਸ ਕਰਕੇ ਪਾਲਾ ਪੈ ਰਿਹਾ ਹੈ। ਤਨ ਸੁਖ ਚਹ ਸਾਰੇ, ਜਿੰਨੇ ਕਹਿੰਦੇ ਲੋਕ ਰਾਤ ਨੂੰ ਘਰਾਂ ਵਿੱਚ ਪਏ, ਸਰੀਰ ਨੂੰ ਸੰਕੋਚਦੇ ਜਾਂ ਸੁੰਗੜਦੇ ਜਾਂਦੇ ਪਾਲੇ ਨਾਲ। ਤੂਲ ਤੁਲਾਈ ਕੈ ਅਗਨ, ਕੋਈ ਆਪਣੇ ਕਹਿੰਦੇ ਰੂਹ ਦੀ ਰਜਾਈ ਲੈ ਕੇ ਪਾਲਾ ਲਾ ਰਿਹਾ ਹੈ, ਕੋਈ ਅੱਗ ਸੇਕ ਰਿਹਾ ਹੈ। ਸੀਤ ਹੈ ਨਿਰਵਾਰੇ, ਇਸ ਤਰ੍ਹਾਂ ਕਹਿੰਦੇ ਆਪਣੀ ਠੰਡ ਨੂੰ ਨਿਵਰਤ ਕਰ ਰਹੇ, ਜਿਵੇਂ ਇਧਰਾਂ ਕਸ਼ਮੀਰ ਵੱਲੀ ਉਹ ਇਸ ਤਰ੍ਹਾਂ ਦੀ ਇੱਕ ਬਣਾਈ ਹੁੰਦੀ ਹੈ, ਜਿਵੇਂ ਕਈਆਂ ਦੇ ਕੋਲ ਅਬੂਰ ਜੇ ਦੀ ਹੁੰਦੀ ਹੈ ਬਣਾਈ ਹੋਈ ਛੋਟੀ ਜੀ, ਅਤੇ ਉਹ ਬਾਲ ਕੇ ਘਰਾਂ ਵਿੱਚ ਰੱਖ ਲੈਂਦੇ ਨੇ ਅਤੇ ਉਹ ਧੁੱਕੀ ਜਾਂਦੀ, ਉਹਦੇ ਨਾਲ ਮਕਾਨ ਗਰਮ ਰਹਿੰਦਾ ਹੈ, ਉਹ ਆਪਣੀ ਛਾਤੀ ਦੇ ਕੋਲ ਹੀ ਰੱਖਦੇ ਹੈ। ਇਸ ਤਰ੍ਹਾਂ ਦੀ ਉਹ ਐਸਾ ਢੰਗ ਹੈ ਵੀ ਉਹਦੇ ਨਾਲ ਫਿਰ ਉਹ ਪਾਲਾ ਨਹੀਂ ਸਰੀਰ ਨੂੰ ਲੱਗਦਾ, ਛਾਤੀ ਜਿਹੜੀ ਹੈ ਫੇਫੜੇ ਗਰਮ ਰਹਿੰਦੇ ਹੈ। ਉਹ ਕਹਿੰਦੇ ਕੋਈ ਅੱਗ ਸੇਕ ਰਿਹਾ, ਅੱਗ ਬਾਲ ਕੇ ਠੰਡ ਨੂੰ ਨਿਵਰਤ ਕਰ ਰਿਹਾ, ਕੋਈ ਰਜਾਈ ਲੈ ਕੇ ਆਪਣਾ ਪਾਲਾ ਦੂਰ ਰੱਖ ਰਿਹਾ ਹੈ। ਰਹੀ ਜਾਮ ਜਾਮ ਜਬ ਜਾਮਨੀ, ਇਸ ਤਰ੍ਹਾਂ ਜਦੋਂ ਕਹਿੰਦੇ ਪੈਰ ਕ ਰਾਤ ਬਾਕੀ ਰਹਿ ਗਈ ਹੈ। ਭਾ ਮੱਜਨ ਕਾਲਾ, ਗੁਰੂ ਅਰਦਾਸ ਸਾਹਿਬ ਨੇ ਦੇਖਿਆ ਵੀ ਗੁਰੂ ਅੰਗਦ ਸਾਹਿਬ ਜੀ ਦੇ ਇਸ਼ਨਾਨ ਕਰਨ ਦਾ ਸਮਾਂ ਹੋ ਗਿਆ ਹੈ। ਚੱਲੇ ਕਲਸਲੇ ਹਾਥ ਮਹਿ, ਕਰਕੇ ਗੁਰੂ ਅਮਰਦਾਸ ਸਾਹਿਬ ਜੀ ਆਪਣੇ ਹੱਥਾਂ ਵਿੱਚ ਸੋਹਣਾ ਕੜਾ ਲੈ ਕੇ ਚੱਲ ਪਏ ਨੇ। ਆਲਸ ਕੋ ਟਾਲਾ, ਰਾਤ ਦੇ ਸਮੇਂ ਉੱਠਣ ਸਮੇਂ ਦਿਲੇ ਦਿਰ ਆਲਸ ਆਉਂਦਾ ਹੀ ਹੈ, ਉੱਠਣ ਨੂੰ ਜੀਅ ਨਹੀਂ ਕਰਦਾ, ਇਹ ਤਾਂ ਆਲਸ ਦਿਲੇ ਦਿਰ ਕਹਿੰਦੇ ਸ਼ੇਰ ਦੇ ਪੰਜੇ ਵਰਗਾ ਹੁੰਦਾ ਹੈ, ਜੇ ਸ਼ੇਰ ਦਾ ਪੰਜਾ ਹਿੱਕ 'ਤੇ ਰੱਖ ਦੇਵੇ ਉਹ ਲਾਉਣਾ ਬਹੁਤ ਔਖਾ ਹੈ। ਅੰਮ੍ਰਿਤ ਵੇਲੇ ਦਲਿੱਦਰ ਜਿਹੜਾ ਇਹ ਵੀ ਸ਼ੇਰ ਦਾ ਪੰਜਾ, ਇਹ ਵੀ ਛੱਡਣਾ ਦੂਰ ਕਰਨਾ ਬਹੁਤ ਔਖਾ ਹੀ ਹੁੰਦਾ ਹੈ। ਇਉਂ ਕਰਦਾ ਵੀ ਪੈ ਰਹੀਏ, ਹੁਣ ਠੰਡੀ ਜਿਹੀ ਹਵਾ ਇੱਕ ਚੱਲ ਪੈਂਦੀ ਹੈ, ਇਸ ਕਰਕੇ ਫਿਰ ਆਲਸ ਛੱਡਣਾ ਇਹ ਬਹੁਤ ਔਖਾ। ਕਹਿੰਦੇ ਆਲਸ ਛੱਡ ਕੇ ਚੱਲੇ ਹਨ, ਭਰਿਓ ਜਾਏ ਸਿਰ ਪਰ ਧਰਿਓ। ਹਾਂ ਵਿਆਸਾ ਨਦੀ ਵਿੱਚ ਜਾ ਕੇ ਕੜਾ ਭਰ ਲਿਆ ਤੇ ਆਪਣੇ ਸੀਸ ਦੇ ਉੱਪਰ ਰੱਖ ਲਿਆ ਸਤਿਕਾਰ ਨਾਲ। ਹਟ ਆਵਨ ਲਾਗੇ, ਕਹਿੰਦੇ ਉੱਥੋਂ ਸ੍ਰੀ ਖਡੂਰ ਸਾਹਿਬ ਨੂੰ ਮੁੜ ਕੇ ਆਉਣ ਲੱਗੇ ਹਨ। ਸਨੇ ਸਨੇ ਸ੍ਰੀ ਅਮਰ ਜੀ, ਗੁਰੂ ਅਮਰਦਾਸ ਸਾਹਿਬ ਜੀ ਹੌਲੀ ਹੌਲੀ ਪੱਗ ਰੱਖ ਆਗੇ, ਜਿਹੜਾ ਆਪਣਾ ਚਰਨ ਅੱਗੇ ਨੂੰ ਰੱਖਦੇ ਹਨ। ਫਿਸਲਹਿ ਪਾਗੋ ਕਲਸਾ ਗਿਰ ਹੈ, ਖਿਆਲ ਕਰਦੇ ਵੀ ਜੇ ਪੈਰ ਕਿਤੇ ਫਿਸਲ ਗਿਆ ਤਿਲਕ ਗਿਆ ਤੇ ਘੜਾ ਡਿੱਗ ਪਏਗਾ। ਜਲ ਪਹੁੰਚਹਿ ਨਾਹੀ, ਜਿਸ ਕਰਕੇ ਇਸ਼ਨਾਨ ਵਾਲਾ ਜਿਹੜਾ ਜਲ ਹੈ ਸਤਿਗੁਰੂ ਦੇ ਕੋਲ ਨਹੀਂ ਪਹੁੰਚ ਸਕੇਗਾ। ਤਰਹਿ ਸਮੋ ਇਸ਼ਨਾਨ ਕੋ, ਜਦੋਂ ਪੈਰ ਤਿਲਕ ਗਿਆ ਕੜਾ ਡੁੱਲ ਜਾਏਗਾ ਤੇ ਦੁਬਾਰਾ ਜਦੋਂ ਜਾਵਾਂਗੇ ਜਲ ਲੈਣ ਲਈ ਫਿਰ ਸਤਿਗੁਰੂ ਦੇ ਇਸ਼ਨਾਨ ਕਰਨ ਦਾ ਸਮਾਂ ਲੰਘ ਜਾਏਗਾ। ਇਸ ਚਿੰਤਾ ਮਾਹੀ, ਇਸ ਤਰ੍ਹਾਂ ਦੀ ਚਿੰਤਾ ਵਿੱਚ ਇਸ ਤਰ੍ਹਾਂ ਦੇ ਖਿਆਲ ਵਿੱਚ ਵੀ ਪੈਰ ਤਿਲਕ ਨਾ ਜਾਏ ਕਿਤੇ ਕੜਾ ਡੁੱਲ ਨਾ ਜਾਏ ਸੰਭਾਲ ਕੇ ਹੌਲੀ ਹੌਲੀ ਆ ਰਹੇ ਧਰਮ ਸਾਲ ਕੇ ਪੰਥ ਮਹਿ ਜਿੱਥੇ ਧਰਮ ਸਾਲਾ ਹੈ ਜਾਣੀ ਉਹ ਗੁਰੂ ਅੰਗਦ ਸਾਹਿਬ ਜੀ ਦਾ ਤਪ ਅਸਥਾਨ ਹੈ ਉਸਦੇ ਰਸਤੇ ਵਿੱਚ ਘਰ ਹੁਤੋ ਜੁਲਾਹੇ ਜਿੱਥੇ ਕਹਿੰਦੇ ਜੁਲਾਹੇ ਦਾ ਘਰ ਇੱਥੇ ਨੇੜੇ ਹੀ ਹੈ ਸੀ ਗਿਰਿਓ ਨੀਰ ਤਿੰਨ ਤੇ ਤਹਾ ਉੱਥੇ ਕਹਿੰਦੇ ਪਾਣੀ ਜਿਹੜਾ ਘੜਾ ਹੈ ਉਹ ਬਹੁਤ ਕਹਿੰਦੇ ਡਿੱਗਿਆ ਹੋਇਆ ਹੈ ਘਰ ਦਮ ਬਹੁਤ ਆਰੇ ਇਸ ਤਰ੍ਹਾਂ ਗਲੀ ਵਿੱਚ ਪਾਣੀ ਪਹਿਲਾਂ ਡਿੱਗਿਆ ਹੈ ਤੇ ਉੱਪਰੋਂ ਬਾਰਿਸ਼ ਪੈ ਗਈ ਜਿਸ ਕਰਕੇ ਬਹੁਤਾ ਚਿੱਕੜ ਹੋਇਆ ਪਿਆ ਹੈ ਮੰਦ ਮੰਦ ਬੂੰਦਨ ਗਿਰੈ ਇੱਕ ਤਾਂ ਪਹਿਲਾਂ ਹੀ ਉਹ ਪਾਣੀ ਡਿੱਗਣ ਕਰਕੇ ਗਾਰਾ ਹੈ ਦੂਜਾ ਕਹਿੰਦੇ ਹੌਲੀ ਹੌਲੀ ਪਾਣੀ ਆਕਾਸ਼ ਵਿੱਚੋਂ ਬੱਦਲ ਵਿੱਚੋਂ ਬੂੰਦਾਂ ਡਿੱਗ ਰਹੀ ਹੈ ਪੁੰਨ ਪੰਕ ਸੋ ਯਾਤੇ ਕਰਕੇ ਉਹਦੇ ਨਾਲ ਜ਼ਿਆਦਾ ਹੀ ਚਿੱਕੜ ਹੋ ਗਿਆ ਹੈ ਚਲੋ ਪਾਣੀ ਡੁੱਲਦੇ ਗਲੀ ਵਿੱਚ ਤਾਂ ਇੱਕ ਥਾਂ ਹੀ ਹੁੰਦਾ ਵਿਚਾਲੇ ਜੇ ਜੇ ਬਾਰਿਸ਼ ਪਵੇ ਤਾਂ ਫਿਰ ਸਾਰੀ ਵੀਹ ਵਿੱਚ ਹੀ ਚਿੱਕੜ ਹੋ ਜਾਂਦਾ ਹੁੰਦਾ ਹੈ ਅਦਕ ਅੰਧੇਰੋ ਹੋਏ ਰਹੇ ਦੂਜਾ ਕਹਿੰਦੇ ਰਾਤ ਹੋਣ ਕਰਕੇ ਬੜਾ ਤਕੜਾ ਘੁੱਪ ਹਨੇਰਾ ਹੋ ਰਿਹਾ ਹੈ ਮੱਗ ਲਖਿਓ ਨਾ ਜਾਤੇ ਇਸ ਕਰਕੇ ਆਪ ਜੀ ਰਸਤਾ ਨਹੀਂ ਜਾਣ ਸਕੇ ਇੱਕ ਕਰੀਰ ਕੋ ਕਿਲਕ ਤਹਿ ਕਹਿੰਦੇ ਕਰੀਰ ਦੇ ਬਿਰਸ਼ ਦਾ ਕਿੱਲਾ ਜਾ ਛਿਤ ਗੱਡਿਓ ਜੁਲਾਹੇ ਮੇਰਾ ਜੁਲਾਹਾ ਹੈ ਇਸ ਨੇ ਕਹਿੰਦੇ ਉਹ ਧਰਤੀ ਵਿੱਚ ਗੱਡਿਆ ਹੋਇਆ ਸੀ ਚੀਰ ਬੁਨਹਿ ਤਿਸ ਬਾਂਧ ਕਰ ਦਿਨ ਦੇ ਸਮੇਂ ਕਹਿੰਦੇ ਜਿਹੜਾ ਬਸਤਰ ਜਿਹਾ ਉਹ ਤਾਣੀ ਜੀ ਬੰਨ ਕੇ ਤੇ ਬੁਣਿਆ ਕਰਦਾ ਸੀ ਕੁੰਡਲ ਪੁੰਨ ਮਾਹੇ ਉਹ ਕਿੱਲੇ ਦੇ ਨੇੜੇ ਕਹਿੰਦੇ ਇਸ ਤਰ੍ਹਾਂ ਉਹ ਕੋਲੇ ਖੱਡੀ ਉੱਥੇ ਵੀ ਟੁੱਬਾ ਉਹ ਟੋਆ ਹੈ ਸੀ ਆਏ ਜਬ ਸ੍ਰੀ ਅਮਰ ਤੇ ਸਵੇਰੇ ਉੱਥੇ ਗੁਰੂ ਅਮਰਦਾਸ ਸਾਹਿਬ ਜੀ ਆਏ ਹਨ ਪੱਗ ਕਾਲੇ ਲਾਗਾ ਪੱਗ ਕੀਲੇ ਲਾਗਾ ਆਪ ਜੀ ਦਾ ਜਿਹੜਾ ਪਵਿੱਤਰ ਚਰਮ ਹੈ ਉਹ ਕਰੀਰ ਦੇ ਕਿੱਲੇ ਨਾਲ ਲੱਗ ਗਿਆ ਬੱਜ ਗਿਆ ਹੈ ਨਿਕਟ ਗਿਰੇ ਕੁੰਬਲ ਵਿਖੈ ਜਿਹੜੇ ਜਿਹੜੀ ਖੱਡੀ ਜੀ ਸੀ ਉਹ ਡੂੰਘਾ ਜਾਂ ਟੋਆ ਸੀ ਉਹਦੇ ਵਿੱਚ ਹੀ ਡਿੱਗ ਪਏ ਆਪ ਜੀ ਸੰਭਾਲ ਨਹੀਂ ਸਕੇ ਹਨ ਕਲਸ ਬਚਾਵਨ ਕਾਰਨੇ ਫਿਰ ਵੀ ਜਿਹੜਾ ਸੀਸ ਤੇ ਜਲ ਦਾ ਘੜਾ ਭਰਿਆ ਉਹਨੂੰ ਪਾਉਣ ਬਚਾਉਣ ਵਾਸਤੇ ਬਲ ਕੀਨ ਵਡੇਰਾ ਆਪਣੇ ਸ਼ੀਰ ਦਾ ਕਿੰਨੇ ਤਕੜੇ ਬਲ ਲਾਣਾ ਕੀਤਾ ਹੈ ਨੀਰ ਨਾ ਗਿਰਨ ਤੀਨ ਤਿਸ ਇਸ ਤਰ੍ਹਾਂ ਬਲ ਕੀਤਾ ਜਿਸ ਕਰਕੇ ਘੜੇ ਦਾ ਜਿਹੜਾ ਜਲ ਹੈ ਉਹ ਡਿੱਗਣ ਨਹੀਂ ਦਿੱਤਾ ਡੁੱਲਣ ਨਹੀਂ ਦਿੱਤਾ ਥੰਬਿਓ ਤਿਸ ਬੇਰਾ ਬੜੀ ਸਾਵਧਾਨੀ ਨਾਲ ਉਹ ਥੰਭ ਲਿਆ ਰੋਕ ਨੂੰ ਰੋਕ ਲਿਆ ਡੁੱਲਣੋਂ ਬਚਾ ਰਿਹਾ ਜਲ ਨੀਠ ਨੀਠ ਕਲਸਾ ਤਬ ਹੈ ਨੀਠ ਨੀਠ ਕਲਸਾ ਤਬ ਹੈ ਕਮਸਾ ਕਮਸਾ ਕੀ ਹੈ ਕਲਸਾ ਹੈ ਕਲਸਾ ਤਬ ਤੇ ਤੂੰ ਕਮ ਕਮਸਾ ਕੀ ਹੈ ਨਾ ਕਮਸਾ ਇਸ ਤਰ੍ਹਾਂ ਕਹਿੰਦੇ ਮਸਾਂ ਮਸਾਂ ਹੌਲੀ ਜਿਹੜਾ ਉਹ ਕਲਸਾ ਕੀ ਕਲਸੀ ਘੜਾ ਸੀ ਸਿਰ ਉੱਪਰ ਰੱਖਿਓ ਆਪਣੇ ਸੀਸ ਦੇ ਉੱਪਰ ਉਸੇ ਤਰ੍ਹਾਂ ਰੱਖ ਲਿਆ ਮੱਜਨ ਕੋ ਨਹਿ ਬਿਲਮ ਹੋਏ ਖਿਆਲ ਕਰ ਰਹੇ ਹੈ ਵੀ ਗੁਰੂ ਅੰਗਦ ਸਾਹਿਬ ਜੀ ਦੇ ਇਸ਼ਨਾਨ ਕਰਨ ਵਾਸਤੇ ਕੋਈ ਦੇਰੀ ਨਾ ਹੋ ਜਾਏ ਸਮਾਂ ਨਾ ਲੰਘ ਜਾਏ ਗੁਰ ਦਿਸ਼ ਅਭਿਲਾਖਿਓ ਇਸ ਕਰਕੇ ਸਤਿਗੁਰੂ ਦੀ ਤਰਫ ਜਾਈਏ ਉਹ ਕਹਿੰਦੇ ਚਾਹਵਾਨ ਖਾਸ਼ ਬੰਦ ਹੋਏ ਪਰੀ ਜੁਲਾਹੀ ਸਦਨ ਮਹਿ ਜਿਹੜੀ ਕਮਲੀ ਜੁਲਾਹੀ ਹੈ ਕਹਿੰਦੇ ਘਰ ਦੇ ਪਈ ਸੀ ਜਲ ਵਿੱਚ ਅਰ ਹੁਤੋ ਜੁਲਾਹਾ ਕੋਲ ਕਹਿੰਦੇ ਜੁਲਾਹਾ ਕਮਲਾ ਪਿਆ ਪਇਓ ਖੜਕ ਸੁਣ ਕੇ ਸ਼ਬਦ ਹਾਂ ਜਦੋਂ ਗੁਰੂ ਅਮਰਦਾਸ ਸਾਹਿਬ ਜੀ ਕਿੱਲੇ ਨਾਲ ਉਚਰਨ ਲੱਗਿਆ ਤੇ ਖੱਡੀ ਵਿੱਚ ਡਿੱਗੇ ਹਨ ਤੇ ਉਸ ਵੇਲੇ ਖੜਕ ਜਿਹਾ ਹੋਇਆ ਆਵਾਜ਼ਾਂ ਹੋਇਆ ਤੇ ਸੁਣ ਕੇ ਬਾਹਰ ਕੋ ਆਵਾ ਝਟਪਟ ਘਰ ਤੋਂ ਬਾਹਰ ਜਾ ਭੱਜ ਕੇ ਆਇਆ ਜੁਲਾਹਾ ਗਿਰਿਓ ਕੌਲ ਇਸ ਥਲ ਵਿਖੇ। ਉਸ ਵੇਲੇ ਆ ਕੇ ਕਮਲਾ ਜਲਾਹ ਕਹਿੰਦਾ ਵੀ ਆ ਸਾਡੇ ਖੱਡੀ ਵਾਲੇ ਥਾਂ ਕੇ ਕਾ ਕੇ ਕੌਣ ਡਿੱਗ ਪਿਆ ਹੈ, ਤਸਕਰ ਹੈ ਕੋਈ ਚੋਰ ਹੈ ਜਾਂ ਕੋਈ ਹੋਰ ਹੈ, ਦੱਸੋ ਮੈਨੂੰ ਕਿਦੋਂ ਅਪਰ ਮਾਨਵ ਹੈ, ਕੋਈ ਹੋਰ ਸਾਡੇ ਖਡੂਰ ਸਾਹਿਬ ਦਾ ਹੀ ਮਨੁੱਖ ਹੈ, ਉੱਤਰ ਦਿਓ ਸੋ, ਜਿਹੜਾ ਵੀ ਇਹ ਖੱਡੀ ਵਿੱਚ ਡਿੱਗਿਆ ਹੈ ਨਾ ਉਹ ਮੈਨੂੰ ਜਵਾਬ ਦਿਓ, ਮੈਂ ਪੁੱਛਦਾ ਹਾਂ ਦੱਸੋ ਤੁਸੀਂ ਕੌਣ ਹੈ, ਚੋਰ ਹੈ ਕੋਈ ਇੱਥੇ ਨਗਰ ਦਾ ਕੋਈ ਮਨੁੱਖ ਹੈ। ਸੁਣਿਓ ਜੁਲਾਹੇ ਕੋ ਭਨਿਓ, ਜੁਲਾਹੇ ਕਮਰੇ ਦਾ ਕਿਹਾ ਹੋਇਆ, ਗੁਰੂ ਅਮਰਦਾਸ ਸਾਹਿਬ ਜੀ ਨੇ ਸੁਣਿਆ ਤੇ ਆਖਿਆ ਉਸਨੂੰ, ਸ੍ਰੀ ਅਮਰ ਬਤਾਇਓ, ਗੁਰੂ ਅਮਰਦਾਸ ਸਾਹਿਬ ਜੀ ਨੇ ਦੱਸ ਦਿੱਤਾ ਹੈ ਮੈਂ ਸਤਿਗੁਰ ਕੋ ਦਾਸ ਹਾਂ। ਕਹਿਣ ਲੱਗੇ ਵੀ ਜੁਲਾਹੇ ਮੈਂ ਗੁਰੂ ਅੰਗਦ ਸਾਹਿਬ ਜੀ ਦੇ ਘਰ ਦਾ ਸਿੱਖ ਸੇਵਕ ਹਾਂ, ਲੈ ਬੇ ਜਲ ਆਇਓ। ਗੁਰੂ ਅੰਗਦ ਸਾਹਿਬ ਜੀ ਨੇ ਇਸ਼ਨਾਨ ਕਰਨਾ ਉਹਨਾਂ ਵਾਸਤੇ, ਕਹਿੰਦੇ ਇਸ਼ਨਾਨ ਲਈ ਜਲ ਲੈ ਕੇ ਆਇਆ ਹਾਂ ਵਿਆਸਾ ਤੋਂ, ਕੌਣ ਦਾਸ ਇਸ ਕਾਲ ਮੈਂ। ਕਮਲਾ ਜੁਲਾਹਾ ਫਿਰ ਬੋਲਿਆ ਹੈ, ਕਹਿੰਦਾ ਵੀ ਕਿਹੜਾ ਇਹੋ ਜਿਹਾ ਦਾਸ ਹੈ ਇਸ ਸਮੇਂ, ਪਾਲਾ ਅੰਧਕਾਰਾ, ਬਾਰਿਸ਼ ਪੈ ਰਹੀ ਹੈ ਤੇ ਦੂਜਾ ਕਹਿੰਦੇ ਹਨੇਰਾ ਪਾਲਾ ਪੈ ਰਿਹਾ ਪੋਦੇ ਮਹੀਨੇ ਵਿੱਚ, ਬੂੰਦਾ ਬਰਖਤ ਘਨ ਘਟਾ, ਵੱਡੀਆਂ ਕਾਲੀਆਂ ਘਟਾ ਉਹਦੇ ਵਿੱਚ ਪਾਣੀ ਦੀਆਂ ਬੂੰਦਾਂ ਪੈ ਡਿੱਗ ਰਹੀਆਂ ਵਰਸ ਰਹੀਆਂ, ਅਵਨੀ ਪਰ ਗਾਰਾ, ਧਰਤੀ ਉੱਪਰ ਹਰ ਪਾਸੇ ਗਾਰਾ ਹੀ ਗਾਰਾ ਚਿੱਕੜੀ ਚਿੱਕੜ ਹੋਇਆ ਪਿਆ। ਸੁਣ ਤੋ ਜੁਲਾਹੀ ਨੇ ਭਨਿਓ, ਗੁਰੂ ਅਮਰਦਾਸ ਸਾਹਿਬ ਜੀ ਨੇ ਤਾਂ ਸੱਚ ਕਹਿ ਦਿੱਤਾ ਹੈ, ਜੁਲਾਹੇ ਤੋਂ ਸੁਣ ਕੇ ਕਮਰੀ ਜੁਲਾਹੀ ਨੇ ਉਹ ਕਹਿ ਦਿੱਤਾ ਹੈ, ਔਰ ਨਾ ਆਸ ਕੋ, ਹੋਰ ਇੱਥੇ ਗੁਰੂ ਅੰਗਦ ਸਾਹਿਬ ਜੀ ਦੇ ਘਰ ਦਾ ਕਿਹੜਾ ਕੋਈ ਦਾਸ ਹੋਣਾ ਹੈ, ਨਿਰਥਾਵਾਂ ਅਮਰੂ ਫਿਰ ਹੈ, ਕਹਿੰਦੇ ਜਿਹੜਾ ਬਸਰ ਕੇ ਨਬਰ ਦਾ ਅਮਰੂ ਹੈ ਉਹ ਨਿਰ ਥਾਂ ਤੋਂ ਬਿਨਾ ਹੋਇਆ ਫਿਰਦਾ, ਇਸ ਛਿੰਨ ਹੋਇਆ ਸੋ, ਕਹਿੰਦੇ ਉਹੀ ਇਸ ਸਮੇਂ ਕਹਿੰਦੇ ਹੋਣਾ ਨਥਾਵਾਂ ਅਮਰੂ, ਨਿਸ ਦਿਨ ਇਸ ਕੋ ਚੈਨ ਨਹਿ। ਤਰਕ ਜੀ ਮਾਰ ਕੇ ਕਮਲੀ ਜੁਲਾਹੀ ਕਹਿੰਦੀ ਹੈ, ਜੁਲਾਹੇ ਨੂੰ ਤਾਂ ਰਾਤ ਦਿਨ ਚੰਨ ਨਹੀਂ ਆਉਂਦੀ ਹੈ, ਟਿੱਕ ਕੇ ਬਹਿੰਦਾ ਹੀ ਨਹੀਂ ਹੈ, ਇਤ ਉਤ ਨਹਿ ਡੋਲੈ, ਇਧਰ ਉਧਰੀ ਪਾਸੇ ਫਿਰੀ ਤੁਰੀ ਜਾਂਦਾ ਹੈ, ਭਟਕੀ ਜਾਂਦਾ ਹੈ, ਖਾਏ ਪੇਟ ਨਿਤ ਭਰਤ ਹੈ। ਕਹਿੰਦੇ ਤਰਕ ਜੀ ਮਾਰ ਕੇ ਬੋਲੀ, ਕਹਿੰਦੇ ਪੇਟ ਭਰ ਕੇ ਖਾ ਲੈਂਦਾ ਰੱਜ ਕੇ, ਕਹਿ ਸੋ ਨਹਿ ਬੋਲੈ, ਇਹਨੂੰ ਬੁਲਾਈਏ ਕਿਸੇ ਨਾਲੇ ਬੋਲਦਾ ਚੱਲਦਾ ਹੀ ਨਹੀਂ, ਕਿਉਂਕਿ ਗੁਰੂ ਅਮਰਦਾਸ ਸਾਹਿਬ ਜੀ 84 ਜਪਜੀ ਸਾਹਿਬ ਦੇ ਪਾਠ ਕਰਦੇ ਸੀ, ਜਿਸ ਕਰਕੇ ਆਪ ਬੋਲਦੇ ਕਿਸੇ ਨਾਲ ਹੈ ਨਹੀਂ ਸੀ, ਕੁੱਲ ਗ੍ਰਹਿ ਤਜ ਉਪਹਾਸ ਸਹਿ। ਕਹਿੰਦੇ ਆਪਣੀ ਕੁੱਲ ਦਾ ਜਿਹੜਾ ਹੈ ਖਾਨਦਾਨ ਹੈ ਆਪਣਾ ਘਰ ਹੈ, ਕਹਿੰਦੇ ਸਾਰਾ ਕੁਛ ਛੱਡ ਕੇ, ਰਹਿ ਤਪੇ ਨਜੀਕਾ, ਦੇਖੋ ਆਪਣੇ ਤਪੇ ਗੁਰੂ ਦੇ ਕੋਲ ਰਹਿ ਰਿਹਾ ਹੈ, ਇਹਨਾਂ ਦਾ ਸੰਬੰਧ ਜੁੜਿਆ ਹੋਇਆ, ਇਹਨਾਂ ਦੇ ਘਰੇ ਗੁਰੂ ਅੰਗਦ ਸਾਹਿਬ ਦੀ ਸਪੁੱਤਰੀ ਬੀਬੀ ਅਮਰੋਂ ਵਿਆਹੀ ਹੋਈ ਹੈ, ਕਹਿੰਦੇ ਇੱਥੇ ਰਹਿ ਰਿਹਾ ਇਹ ਬਜ਼ੁਰਗ, ਜੱਗ ਕੀ ਲਾਜ ਨਾ ਕੁਛ ਕਰ ਹੈ, ਸੰਸਾਰ ਦੀ ਕਹਿੰਦੇ ਕੋਈ ਲਜਿਆ ਨੀ ਰੱਖਦਾ, ਸ਼ਰਮ ਨੀ ਕੁਛ ਵੀ ਕਰਦਾ, ਕਹਿ ਬੁਰਾ ਕੇ ਨੀਕਾ, ਇਹਨਾਂ ਕੋਈ ਭਾਵੇਂ ਕੋਈ ਚੰਗਾ ਕਹੀ ਜਾਏ ਕੋਈ ਮਾੜਾ ਕਹੀ ਜਾਏ, ਬਸ ਚੁੱਪ ਚਪਾਤਾ ਫਿਰੀ ਜਾਂਦਾ ਇੱਥੇ। ਸੁਣ ਬੋਲੇ ਸ੍ਰੀ ਅਮਰ ਜੀ, ਜਦੋਂ ਕਮਲੀ ਜੁਲਾਹੀ ਨੇ ਗੁਰੂ ਮਹਾਰਾਜ ਨੂੰ ਤਰਕ ਜੀ ਮਾਰੀਏ ਪੁੱਠੇ ਸਿੱਧੇ ਜੇ ਬਚਨ ਕਹੇ, ਸੁਣ ਕੇ ਬੋਲ ਪਏ ਆਪ ਜੀ, ਮੈਂ ਨਹੀਂ ਨਿਥਾਵਾਂ, ਕਮਲੀਏ ਜੁਲਾਹੀਏ ਮੈਂ ਗੁਰੂ ਅਮਰਦਾਸ ਨਿਥਾਵਾਂ ਨਹੀਂ ਆ, ਮੈਂ ਥਾਂ ਟਿਕਾਣੇ ਵਾਲਾ ਹਾਂ, ਸੇਵਿਓ ਸਤਿਗੁਰ ਸਭ ਵੱਡੋ, ਮੇਰਾ ਸਾਰਿਆਂ ਤੋਂ ਵੱਡੇ ਗੁਰੂ ਅੰਗਦ ਸਾਹਿਬ ਸਤਿਗੁਰੂ ਉਹਨਾਂ ਦੀ ਮੈਂ ਸੇਵਾ ਕਰ ਰਿਹਾ, ਸੁਭ ਸੁਭਤ ਸੁਭਾਵਾ, ਇਸ ਗੁਰੂ ਅੰਗਦ ਸਾਹਿਬ ਜੀ ਦਾ ਬੜਾ ਚੰਗਾ ਸੁਭਾ ਵਾਲਾ ਸੁਭਾਅ, ਸੁਭਾ ਵਾਲੇ ਹਨ, ਤੂੰ ਕਮਲੀ ਹੋਏ ਕਰਤ ਹੈ, ਤੂੰ ਕਹਿੰਦੇ ਕਮਲੀ ਚਮੜੀ ਹੋ ਕੇ ਪੁੱਠਾ ਸੁਧਾ ਕਹਿ ਰਹੀ ਹੈ ਮੈਨੂੰ, ਬੁੱਧ ਰਿਦਾ ਨਾ ਕੋਈ, ਹਿਰਦੇ ਚੰਗੀ ਅਕਲ ਬੁੱਧ ਹੈ ਨਹੀਂ, ਮਹਾਤਮ ਕੋ ਲਖਿਓ, ਕਮਲੀਏ ਜੁਲਾਹੀਏ ਪੂਰੇ ਸਤਿਗੁਰੂ ਤੇਰੇ ਕੋਲ ਰਹੇ ਆ, ਤੂੰ ਇਹਨਾਂ ਦਾ ਮਹਾਤਮ ਤੇਜ ਪ੍ਰਤਾਪ ਨਹੀਂ ਜਾਣਿਆ, ਦਾਤਾ ਜਗ ਜੋ ਹੋਈ। ਜੋ ਇਹ ਗੁਰੂ ਅਮਰਦ ਗੁਰੂ ਅੰਗਦ ਸਾਹਿਬ ਸਾਰੇ ਸੰਸਾਰ ਦੇ ਬ੍ਰਹਮ ਗਿਆਨ ਦੇ ਦਾਤਾ ਹਨ। ਇਮ ਕਹਿ ਸਿਰ ਪਰ ਕਲਸ਼ ਲੈ, ਇਸ ਤਰ੍ਹਾਂ ਦਾ ਬਚਨ ਉਹ ਕਮੜੀ ਜੁਲਾਹੀ ਨੂੰ ਕਹਿ ਕੇ ਜਵਾਬ ਦੇ ਕੇ ਤੇ ਜਿਹੜਾ ਘੜਾ ਆਪਣੇ ਸੀਸ ਉੱਪਰ ਲੈ ਲਿਆ ਹੈ। ਆਏ ਨਿਜ ਥਾਨਾ, ਆ ਜਿੱਥੇ ਆਪਣਾ ਸਥਾਨ ਹੈ ਗੁਰੂ ਅੰਗਦ ਸਾਹਿਬ ਜੀ ਉਹ ਮੱਲ ਅਖਾੜੇ ਵਾਲੀ ਜਗ੍ਹਾ ਉੱਥੇ ਆ ਗਏ ਹਨ। ਆਗੇ ਸ੍ਰੀ ਅੰਗਦ ਗੁਰੂ, ਹਾਂ ਗੁਰੂ ਅੰਗਦ ਸਾਹਿਬ ਜੀ ਪਹਿਲਾਂ ਹੀ ਗੁਰੂ ਅਮਰਦਾਸ ਜੀ ਦੇ ਆਉਣ ਤੋਂ ਜਹ ਕਰਿਓ ਇਸ਼ਨਾਨਾ, ਵਸਤਰ ਲਾਏ ਹੋਏ ਆ ਪਟੜੇ ਉੱਪਰ ਖਲੋਤੇ ਸੀ, ਇਸ਼ਨਾਨ ਕਰੇ ਹੀ ਚਾਹੁੰਦੇ ਸੀ, ਵੀ ਦਾਸ ਦੇਰੀ ਲੱਗੀ ਅਡੀਕ ਰਹੇ ਸਨ। ਚੌਂਕੀ ਪਰ ਤਬ ਖਰੇ ਥੇ, ਆਪ ਗੁਰੂ ਅੰਗਦ ਸਾਹਿਬ ਜੀ ਵਸਤਰ ਲਾ ਕੇ ਉਹ ਚੌਂਕੀ ਉੱਪਰ ਖੜੋਤੇ ਹੋਏ ਸਨ। ਸੁਨ ਸਰਾਉਣ ਬਿਰਤੰਤਾ, ਆ ਜਿਹੜਾ ਕਮਲੀ ਜਲਾਹੀ ਨੇ ਪੁੱਠਾ ਸਿੱਧਾ ਆਪ ਜੀ ਨੂੰ ਬਚਨ ਕਿਹਾ, ਉੱਥੇ ਇੱਧਰ ਗੁਰੂ ਅਮਰਦਾਸ ਸਾਹਿਬ ਜੀ ਨੇ ਵਹਿਮ ਠੋਕ ਕੇ ਜਵਾਬ ਦਿੱਤਾ, ਉਹ ਸਾਰਾ ਸੁਣ ਲਿਆ ਹੈ। ਅਤ ਤ੍ਰਿਤ ਜਾਨੀ ਦਾਸ ਮਹਿ, ਆਪਣੇ ਦਾਸ ਵਿੱਚ ਜਾਣ ਲਿਆ ਵੀ ਬੜੀ ਤਕੜੀ ਧੀਰ ਜੀ ਹੈ, ਵੇਖ ਲਓ ਕਿੰਨਾ ਪੁੱਠਾ ਸਿੱਧਾ ਬੋਲੀ ਹੈ, ਨਹੀਂ ਤਾਂ ਵੀ ਸੁਣਾਉਂਦੇ ਉਸਨੂੰ, ਕਹਿੰਦੇ ਕੁਛ ਨੀ ਬੋਲੇ ਹਨ। ਚਾਹਤ ਪਰਖੰਤਾ, ਇਸ ਤਰ੍ਹਾਂ ਫੇਰ ਵੀ ਗੁਰੂ ਅੰਗਦ ਸਾਹਿਬ ਜੀ ਅਜੇ ਵੀ ਗੁਰੂ ਅਮਰਦਾਸ ਸਾਹਿਬ ਜੀ ਨੂੰ ਪਰਖਿਆ ਹੀ ਚਾਹੁੰਦੇ ਵੀ ਸਾਡੇ ਕੋਲ ਕੋਈ ਆ ਕੇ ਬੋਲਦੇ ਚੱਲਦੇ ਇਸ ਸੰਬੰਧ ਵਿੱਚ ਕਿ ਨਹੀਂ। ਆਇਓ ਨਿਕਟ ਬਤਾਏ ਨਹਿ, ਗੁਰੂ ਅਮਰਦਾਸ ਸਾਹਿਬ ਜੀ ਆ ਗਏ ਹੈ ਗੁਰੂ ਅੰਗਦ ਸਾਹਿਬ ਜੀ ਦੇ ਕੋਲ, ਇਸ਼ਨਾਨ ਕਰਾਉਣ ਲੱਗ ਪਏ ਹੈ, ਪਰ ਕੋਈ ਵੀ ਕੁਝ ਕਿਹਾ ਨਹੀਂ ਵੀ ਜਲਾਹੀ ਨੇ ਮਹਾਰਾਜ ਦੇਖੋ ਤੁਹਾਡੇ ਵਾਸਤੇ ਜਲਦਿਆਂ ਨੇ ਆਹ ਕੁਝ ਮੈਨੂੰ ਪੁੱਠਾ ਸਿੱਧਾ ਦਿੱਤਾ, ਉਹ ਲਾਂਭਾ ਕੁਝ ਦਿੰਦੇ, ਮਹਾਰਾਜ ਨੂੰ ਕੁਝ ਨਹੀਂ ਕਿਹਾ ਹੈ। ਲਗ ਸੇਵ ਸੁਜਾਨਾ, ਸੁਗੜ ਸੁਜਾਨ ਗੁਰੂ ਅਮਰਦਾਸ ਸਾਹਿਬ ਜੀ ਸੇਵਾ ਵਿੱਚ ਉਵੇਂ ਲੱਗ ਗਏ ਹੈ, ਧੰਨ ਹੈ ਗੁਰੂ ਅਮਰਦਾਸ ਸਾਹਿਬ। ਚਰਨ ਪਖਾਰੇ ਸੋਚ ਯੁਤ, ਇਸ ਤਰ੍ਹਾਂ ਪਹਿਲਾਂ ਚਰਨ ਧੋਤੇ ਹਨ, ਫਿਰ ਸੋਚਾਚਾਰ ਕਰਾਇਆ, ਹੱਥ ਹੁੱਥ ਧੋਏ ਹਨ, ਮਿੱਟੀ ਨਾਲ ਮੁਰਿਆਏ ਹਨ, ਕਰਵਾਏ ਇਸ਼ਨਾਨਾ, ਉਸ ਤੋਂ ਬਾਅਦ ਫਿਰ ਗੁਰੂ ਅੰਗਦ ਸਾਹਿਬ ਜੀ ਦਾ ਇਸ਼ਨਾਨ ਕਰਵਾਇਆ ਆਪ ਜੀ ਨੇ। ਭਈ ਜੁਲਾਹੀ ਬਾਵਰੀ, ਉਧਰ ਜਿਹੜੀ ਜੁਲਾਹੀ ਪਹਿਲਾਂ ਹੀ ਕਮੜੀ ਸੀ, ਫਿਰ ਕਹਿੰਦੇ ਹੋਰ ਜ਼ਿਆਦਾ ਹੀ ਹੋ ਗਈ ਹੈ। ਤਿਨਕੇ ਬਚ ਭਾਖੇ, ਆਓ ਗੁਰੂ ਅਮਰਦਾਸ ਸਾਹਿਬ ਜੀ ਦੇ ਬਚਨ ਕਿਹਾ ਹੋਇਆ ਵੀ ਤੂੰ ਤਾਂ ਐਵੇਂ ਕਮੜੀ ਭੌਂਕਦੀ ਹੈ, ਦਾਤਨ ਕਾਟਤ ਮੁੱਖ ਬਕ ਹੈ, ਇਸ ਕਰਕੇ ਕਹਿੰਦੇ ਦੰਦਾਂ ਨਾਲ ਬੁੱਲ ਜੇ ਕੱਟਦੀ ਹੈ ਤੇ ਫਿਰੀ ਜਾਂਦੀ ਹੈ। ਔਰ ਜਿਮ ਅਬਿਲਾਖੇ, ਫਿਰ ਇਹਦੇ ਵਿੱਚ ਆਉਂਦਾ ਅੰਦਰੋਂ ਨਿਕਲਦੀ ਗੱਲ ਉਵੇਂ ਕਹਿੰਦੇ ਬੋਲਦੀ ਪੁੱਠਾ ਸਿੱਧਾ। ਭਈ ਪ੍ਰਭਾਤੀ ਨਿਸਬਿਤੀ, ਜਦੋਂ ਰਾਤ ਬੀਤ ਗਈ ਹੈ ਸਵੇਰ ਹੋਏ ਆਈ, ਸਤਿਗੁਰ ਸਭ ਜਾਣੇ ਹੋ, ਇੱਧਰ ਗੁਰੂ ਅੰਗਦ ਸਾਹਿਬ ਮਹਾਰਾਜ ਨੇ ਸਾਰਾ ਕੁਛ ਜਾਣ ਲਿਆ ਹੈ। ਅਮਰਦਾਸ ਨਿਜ ਪਾਸ ਤਬ, ਸਵੇਰੇ ਗੁਰੂ ਅਮਰਦਾਸ ਸਾਹਿਬ ਜੀ ਨੂੰ ਆਪਣੇ ਕੋਲ ਬੁਲਵਾਵਨ ਠਾਣੇ ਹੋ, ਸੇਵਕ ਭੇਜ ਕੇ ਆਪਣੇ ਕੋਲ ਬੁਲਾ ਲਿਆ, ਸੱਦ ਲਿਆ ਹੈ। ਆਨ ਕਰੀ ਪਦ ਬੰਦਨਾ, ਸਵੇਰੇ ਗੁਰੂ ਅੰਗਦ ਸਾਹਿਬ ਜੀ ਦੇ ਚਰਨਾਂ ਦੀ ਹਜ਼ੂਰੀ ਵਿੱਚ ਆ ਕੇ ਨਮਸਕਾਰ ਕਰ ਦਿੱਤੀ ਆਪ ਜੀ ਨੇ। ਕਰ ਜੋਰ ਸੋ ਠਾਂਡੇ, ਮੈਂ ਹੱਥ ਜੋੜ ਕੇ ਗੁਰੂ ਅਮਰਦਾਸ ਸਾਹਿਬ ਜੀ ਖੜਿਆ ਹੋ ਗਏ ਗੁਰੂ ਅੰਗਦ ਸਾਹਿਬ ਜੀ ਦੇ ਅੱਗੇ। ਅਵਲੋਕਤ ਹੈ ਦਰਸ ਕੋ, ਗੁਰੂ ਅੰਗਦ ਸਾਹਿਬ ਦਾ ਸੋਹਣਾ ਦਰਸ਼ਨ ਦਾਰ ਦੇਖ ਰਹੇ ਕਰ ਰਹੇ ਹੈ। ਅਨੁਰਾਗ ਸੋ ਬਾਡੇ, ਬੜਾ ਭਾਰੀ ਹਿਰਦੇ ਅੰਦਰ ਪ੍ਰੇਮ ਪਿਆਰ ਵਧ ਰਿਹਾ ਹੈ। ਕਹੋ ਬਿਰਤਾਂਤ ਸਭ ਰਾਤ ਕੋ, ਗੁਰੂ ਅੰਗਦ ਸਾਹਿਬ ਜੀ ਬੋਲੇ, ਹੇ ਗੁਰੂ ਅਮਰਦਾਸ ਸਾਹਿਬ ਜੀ ਰਾਤ ਦਾ ਜਿਹੜਾ ਕੋਈ ਪ੍ਰਸੰਗ ਗੱਲਬਾਤ ਹੋਈ ਸੀ ਉਹ ਸਾਨੂੰ ਆਖੋ ਦੱਸੋ, ਕੈਸੇ ਕਰ ਹੋਈ, ਇਸ ਤਰ੍ਹਾਂ ਰਾਤ ਦੇ ਸਮੇਂ ਕਿਸ ਤਰ੍ਹਾਂ ਕਰਕੇ ਗੱਲਬਾਤ ਜੀ ਹੋਈ ਸੀ। ਲਿਆਵਤ ਜਲ ਕੋ ਕਲਸ਼ ਜਬ, ਤੁਸੀਂ ਅੰਮ੍ਰਿਤ ਵੇਲੇ ਸਾਡੇ ਜਲ ਉਸ ਕਰਨ ਇਸ਼ਨਾਨ ਕਰਨ ਵਾਸਤੇ ਜਲ ਲੈ ਕੇ ਆ ਰਹੇ ਸੀ। ਬੋਲਿਓ ਕਿਮ ਹੋਈ, ਬੋਲਿਓ ਕਿਮ ਹੋਈ ਕੋਈ, ਕਿਵੇਂ ਕੋਈ ਤੁਹਾਨੂੰ ਪੁੱਠਾ ਸਿੱਧਾ ਬੋਲਿਆ ਸੀ। ਹੱਥ ਬੰਦ ਬਿਨਤੀ ਭਨੀ, ਉਹ ਸਵੇਰੇ ਗੁਰੂ ਅਮਰਦਾਸ ਸਾਹਿਬ ਮਹਾਰਾਜ ਨੇ ਹੱਥ ਜੋੜ ਕੇ ਬੇਨਤੀ ਆਖੀ, ਤੁਮ ਅੰਤਰ ਜਾਮੀ, ਤੁਹਾਨੂੰ ਕੀ ਦੱਸੀਏ, ਤੁਸੀਂ ਤਾਂ ਅੰਦਰਲੀਆਂ ਜਾਣਨ ਵਾਲੇ ਹੋ, ਬਿਨਾਂ ਕਹੇ ਜਾਣੋ ਸਕਲ, ਮੇਰੇ ਬਿਨਾਂ ਕਹਿਣ ਤੋਂ ਮਾਰਾ ਤਰਜਾਮੀ ਹੋਣ ਕਰਕੇ ਸਾਰਾ ਜਾਣਦੇ ਹਾਂ ਦਾਤਾ ਜਗ ਸਵਾਮੀ ਤਾਂ ਮਾਰਾ ਸਾਰੇ ਸੰਸਾਰ ਦੇ ਸਵਾਮੀ ਤੇ ਦਾਤਾ ਹੋ ਸਭ ਕੁਛ ਦੇਣ ਵਾਲੇ ਹੋ ਕੁਛ ਦੁਰਾਓ ਨਹਿ ਆਪ ਤੇ ਗੁਰੂ ਅੰਗਦ ਸਾਹਿਬ ਜੀ ਆਪ ਤੋਂ ਕੋਈ ਲੁਕਾ ਛੁਪਾਤਾ ਹੈ ਨਹੀਂ ਸਕਦਾ ਹੈ ਜੇ ਸਭ ਕੁਛ ਜਾਣੇ ਜੇ ਸਤਿਗੁਰੂ ਆਪ ਸਭ ਕੁਛ ਜਾਣਦੇ ਹੀ ਉਹ ਸਭ ਸਭ ਪਹਿਲਾਂ ਹੀ ਮੈਂ ਡਰਪੋ ਕੋ ਅਪਰ ਵਿਦ ਇਸ ਲਈ ਡਰਦਾ ਵੀ ਕੋਈ ਹੋਰ ਢੰਗ ਦੇ ਨਾਲ ਨਹਿ ਜਾਏ ਬਖਾਨੇ ਆਪ ਜੀ ਦੇ ਸਾਹਮਣੇ ਕਿਸੇ ਹੋਰ ਤਰ੍ਹਾਂ ਦਾ ਲਾ ਕਿਹਾ ਜਾ ਸਕੇ ਕੋਈ ਹੋਰ ਉੱਟ ਨਾ ਕੋਈ ਬਚਨ ਕਹਿ ਦੇਵਾ ਸੁਣ ਕੇ ਸ੍ਰੀ ਅੰਗਦ ਤਬ ਉਸ ਵੇਲੇ ਗੁਰੂ ਅੰਗਦ ਸਾਹਿਬ ਜੀ ਨੇ ਨਿਮਰਤਾ ਦੇ ਬਚਨ ਸੁਣ ਕੇ ਇਹਨਾਂ ਦੇ ਬੁਲਵਾਏ ਜੁਲਾਹਾ ਇਹਨਾਂ ਨੂੰ ਤਾਂ ਕੁਝ ਨੀ ਕਿਹਾ ਜਿਹੜਾ ਜੁਲਾਹਾ ਹੈ ਉਹਨੂੰ ਬੁਲਾ ਲਿਆ ਕੋਲ ਜੁਗਤ ਜੁਲਾਹੀ ਆਏ ਸੋ ਜਿਹੜੀ ਕੌੜੀ ਜੀ ਜੁਲਾਹੀ ਸੀ ਉਹਦੇ ਸਮੇਤ ਹੀ ਆਇਆ ਗੁਰੂ ਅਮਰਦਾਸ ਗੁਰੂ ਅੰਗਦ ਸਾਹਿਬ ਜੀ ਦੇ ਪਾਸ ਸਥਿਤ ਭਾ ਗੁਰ ਪਾਹਾ ਗੁਰੂ ਅੰਗਦ ਸਾਹਿਬ ਜੀ ਦੇ ਕੋਲ ਆਈ ਸਥਿਤ ਹੋਇਆ ਹੈ ਦਰਸ਼ਨ ਕੀਨੇ ਸੁਧ ਪਈ ਗੁਰੂ ਅੰਗਦ ਸਾਹਿਬ ਜੀ ਦੇ ਦਰਸ਼ਨ ਕੀਤੇ ਜੁਲਾਹੀ ਨੇ ਜਿਸ ਕਰਕੇ ਇਹਨੂੰ ਚੰਗੀ ਹੋਸ਼ ਆਈ ਇਹ ਕਮਲਪਣਾ ਦੂਰ ਹੋ ਗਿਆ ਸਮ ਪ੍ਰਥਮ ਜੁਲਾਹੀ ਆ ਜਿਵੇਂ ਪਹਿਲਾਂ ਸੀ ਜੁਲਾਹੀ ਉਸੇ ਤਰ੍ਹਾਂ ਦੀ ਹੋ ਗਈ ਸ੍ਰੀ ਅੰਗਦ ਬੂਝਿਓ ਤਬੈ ਜੁਲਾਹੇ ਦੇ ਤਾਈ ਗੁਰੂ ਅੰਗਦ ਸਾਹਿਬ ਜੀ ਨੇ ਪੁੱਛਣਾ ਕੀਤਾ ਹੈ ਸੱਚ ਕਹੋ ਹਮ ਪਾਹੀ ਸਾਡੇ ਪਾਸ ਵੀ ਜੁਲਾਹੇ ਸੱਚੋ ਸੱਚ ਕਹਿ ਦੇ ਨਿਸਬਿਰ ਤਾਂਤ ਕਿਸ ਬਿਦ ਪਾਇਓ ਰਾਤ ਦੇ ਸਮੇਂ ਗੁਰੂ ਅਮਰਦਾਸ ਸਾਹਿਬ ਜੀ ਦੇ ਨਾਲ ਤੇਰਾ ਕਿਸ ਤਰ੍ਹਾਂ ਦਾ ਕੋਈ ਪ੍ਰਸੰਗ ਕਿਵੇਂ ਬਚਨ ਬਿਲਾਸ ਹੋਏ ਸਭ ਦੇਹ ਸੁਣਾਈ ਜੁਲਾਹੇ ਤੂੰ ਸਾਰਾ ਸੱਚੋ ਸੱਚ ਹੀ ਸੁਣਾ ਦੇ ਦੀਨ ਦੁਨੀ ਦੁੱਖ ਪਾਏ ਹੈ ਦੇਖ ਲਾ ਜੁਲਾਇਆ ਇਸ ਲੋਕ ਵਿੱਚ ਵੀ ਦੀਨ ਪ੍ਰਲੋਕ ਵਿੱਚ ਵੀ ਦੁੱਖ ਪਾਵੇਗਾ ਜੇ ਰਾਖ ਦੁਰਾਈ ਸਾਡੇ ਕੋਲ ਤੂੰ ਗੱਲਬਾਤ ਨੂੰ ਕੋਈ ਲੁਕੋ ਕੇ ਰੱਖਿਆ ਨਾ ਦੱਸੀ ਸੁਣਤ ਜੁਲਾਹੇ ਭੈ ਧਰਿਓ ਗੁਰੂ ਮਹਾਰਾਜ ਤੋਂ ਸੁਣ ਕੇ ਜੁਲਾਹੇ ਨੇ ਬੜਾ ਡਰ ਭੈ ਧਾਰਿਆ ਹੈ ਇਨਕੇ ਬਚ ਸਾਚੇ ਸੋਚਿਆ ਵੀ ਗੁਰੂ ਅੰਗਦ ਸਾਹਿਬ ਜੀ ਦੇ ਬਚਨ ਤਾਂ ਸੱਚੇ ਹੈ ਕਹੋ ਨਾ ਮੈਂ ਦੁੱਖ ਪਾਏ ਹਾਂ ਇਹਨਾਂ ਦੇ ਕੋਲ ਮੈਂ ਸੱਚ ਨਾ ਕਿਹਾ ਤੇ ਫਿਰ ਲੋਕ ਪ੍ਰਲੋਕ ਵਿੱਚ ਮੈਂ ਦੁੱਖ ਪਾਊਂਗਾ ਇਮ ਲੱਖ ਸੱਚ ਰਾਚੇ ਜਾਣ ਕੇ ਜਿਹੜਾ ਜੁਲਾਹਾ ਸੱਚ ਵਿੱਚ ਰੱਖਿਆ ਸੱਚ ਬੋਲਣ ਲੱਗਿਆ ਹੈ ਬੂਝਿਓ ਮੈਂ ਕਿਆ ਖੜਕ ਪਾ ਜਦੋਂ ਪਹਿ ਰਾਤ ਰਹਿੰਦੇ ਹਾਂ ਖੜਾਕ ਜਿਹਾ ਹੋਇਆ ਸੀ ਮੈਂ ਪੁੱਛਿਆ ਸੀ ਬਾਹਰ ਆ ਕੇ ਬਾਹਰ ਕਿਸ ਕਾਲਾ ਇਸ ਸਮੇਂ ਬਾਹਰ ਵੀ ਕਿਵੇਂ ਖੜਾਕ ਜਿਹਾ ਹੋਇਆ ਹੈ ਮਮਦਾਰਾ ਜਾਗਤ ਹੁਤੀ ਸਤਿਗੁਰੂ ਮੇਰੀ ਜਿਹੜੀ ਘਰ ਵਾਲੀ ਹੈ ਜੁਲਾਹੀ ਉਸ ਵੇਲੇ ਜਾਗਦੀ ਹੈ ਸੀ ਤਿੰਨ ਕੀਨ ਸੰਭਾਲਾ ਉਹਨੇ ਕਹਿੰਦੇ ਇਸ ਤਰ੍ਹਾਂ ਸੰਭਾਲ ਜੀ ਕੀਤੀ ਹੈ ਬੋਲੀ ਸੁਣ ਮਨ ਪਰਖ ਕੈ ਕਹਿੰਦੇ ਮਨ ਵਿੱਚ ਪਰਖ ਕਿਉਂ ਬੋਲ ਪੀ ਜੁਲਾਹੀ ਮੇਰੀ ਘਰ ਵਾਲੀ ਇਹ ਅਮਰੋ ਨਿਥਾਵਾਂ ਮੈਨੂੰ ਕਹਿਣ ਲੱਗੀ ਇਸ ਸਮੇਂ ਅਮਰੋ ਨਿਥਾਵਾਂ ਹੋਣਾ ਦਾਸ ਤੁਮਾਰੇ ਬਾਵਰੀ ਮਹਾਰਾਜ ਤੁਹਾਡਾ ਜਿਹੜਾ ਇਹ ਦਾਸ ਅਮਰਦਾਸ ਇਹਨਾਂ ਨੇ ਮੇਰੇ ਘਰ ਵਾਲੀ ਨੂੰ ਕਮੜੀ ਕਹਿ ਦਿੱਤਾ ਤਬ ਬਾਕ ਅਲਾਵਾ ਕਹਿ ਦਿੱਤਾ ਵੀ ਤੂੰ ਇਹ ਝੂਠ ਬੋਲਦੀ ਕਮਲੀ ਹੈ ਬੋਲੀ ਹੈ ਦਰਸ਼ਨ ਦੇਖੇ ਸੁਧ ਪਈ ਮਾਰਾ ਕੱਪੜੇ ਪਾੜਦੀ ਸੀ ਬੁੱਲ ਕੱਟਦੀ ਸੀ ਇਹ ਤਾਂ ਤੁਹਾਡੇ ਦਰਸ਼ਨ ਦੇਖ ਕੇ ਠੀਕ ਹੋ ਗਈ ਅਬਰਾਵਰ ਪਾਸੀ ਗੁਰੂ ਅੰਗਦ ਸਾਹਿਬ ਜੀ ਦੀ ਆਪ ਜੀ ਦੀ ਹਜ਼ੂਰੀ ਵਿੱਚ ਆ ਕੇ ਬਚਨ ਫੁਰ ਹੈ ਸਭ ਕਹਿ ਜਿਮ ਬਾਕੀ ਮਾਰਾ ਆਪ ਦਾ ਦਾਸ ਜਿਵੇਂ ਬਚਨ ਕਹਿੰਦਾ ਉਵੇਂ ਪੂਰਾ ਹੁੰਦਾ ਤਾਂ ਕਮੜੀ ਉਸੇ ਵੇਲੇ ਹੋ ਗਈ ਸੁਣ ਹਮ ਮਤ ਤਰਾਸੀ ਇਸ ਕਰਕੇ ਐਸੇ ਬਚਨ ਸੁਣ ਕੇ ਸਾਦੀ ਤਾਂ ਬੁੱਧੀ ਮਾਰਾ ਡਰ ਗਈ ਆ ਵੀ ਮਾਰੇ ਜਾਵਾਂਗੇ ਪੁੰਨ ਗੁਰ ਬੂਝਿਓ ਸ੍ਰੀ ਅਮਰ ਹਾਂ ਇਸ ਤਰ੍ਹਾਂ ਜੁਲਾਹੇ ਤੋਂ ਪੁੱਛ ਕੇ ਫਿਰ ਗੁਰੂ ਅਮਰਦਾਸ ਸਾਹਿਬ ਜੀ ਤੋਂ ਆਪ ਜੀ ਨੇ ਪੁੱਛਿਆ ਐਸੇ ਵਿਦ ਹੋ ਹੋਈ। ਤੁਸੀਂ ਦੱਸੋ ਇਸ ਤਰ੍ਹਾਂ ਦੀ ਗੱਲਬਾਤ ਹੋਈ ਸੀ। ਕਰਨ ਲੱਗੇ ਬੇਨਤੀ ਤਬ ਹੈ, ਉਸ ਵੇਲੇ ਗੁਰੂ ਅਮਰਦਾਸ ਸਾਹਿਬ ਜੀ ਗੁਰੂ ਅੰਗਦ ਸਾਹਿਬ ਜੀ ਅੱਗੇ ਬੇਨਤੀ ਕਰਨ ਲੱਗ ਪਏ। ਕਰ ਜੋਰਤ ਦੋਈ, ਦੋਵੇਂ ਹੱਥ ਜੋੜਦੇ ਹੋਏ, ਮੋਹਿ ਨਿਥਾਵਾਂ ਇਨ ਕਹਿਓ। ਦੇਖੋ ਇਹ ਕਮਰੀ ਜਲਾਹੀ ਨੇ ਮੈਨੂੰ ਕਹਿੰਦੇ ਨਿਥਾਵਾਂ ਕਹਿ ਦਿੱਤਾ, ਸੋ ਸੱਚ ਬਖਾਨੇ। ਚਲੋ ਕਹਿੰਦੇ ਪਹਿਲਾਂ ਜਿਵੇਂ ਕਹਿੰਦੀ ਸੀ ਉਹ ਸੱਚ ਹੀ ਕਹਿ ਰਹੀ ਸੀ। ਜਬ ਲੋ ਆਤਮ ਰੂਪ ਕੋ, ਚਿਰ ਜਿਹੜਾ ਜੀਵ ਆਪਣੇ ਆਤਮ ਸਰੂਪ ਨੂੰ ਮਨ ਲੈ ਨ ਜਾਣੀ, ਬੰਦੇ ਕਹਿੰਦੇ ਚੰਗੀ ਤਰ੍ਹਾਂ ਆਪਣੇ ਆਤਮ ਸਰੂਪ ਨੂੰ ਜਾਣ ਲਏ ਉਹਨਾਂ ਚਿਰ ਤਾਂ ਨਿਥਾਵਾਂ ਹੁੰਦਾ ਜੀਵ। ਥਾਓ ਪਾਏ ਨਹਿ ਥਿਰ ਹੈ ਨਹਿ, ਜਿੰਨਾ ਚਿਰ ਸਰੂਪ ਰੂਪੀ ਥਾਂ ਨਾ ਪਾਵੇ ਤੇ ਇਹ ਟਿਕੇ ਨਾ ਜੀਵ। ਤਬ ਲੱਗੋ ਨਿਥਾਵਾਂ, ਚਿਰ ਤਾਂ ਠੀਕ ਹੈ ਵੀ ਸਭ ਕੋਈ ਨਿਥਾਵਾਂ ਹੁੰਦਾ, ਮੈਂ ਵੀ ਨਿਥਾਵਾਂ ਜੀਵ ਸੀ। ਭਟਕਤ ਮ੍ਰਿਗ ਤ੍ਰਿਸ਼ਨਾ ਵਿਖੇ, ਜਿਹੜਾ ਜੀਵ ਹੈ ਮ੍ਰਿਗ ਤ੍ਰਿਸ਼ਨਾ ਦੇ ਜਲ ਵਾਂਗੂ ਹਰਨ ਵਾਂਗੂ ਇਹ ਭਟਕਦਾ, ਕਿਤ ਸ਼ਾਂਤ ਨਾ ਪਾਵਾ, ਜੀਵ ਸ਼ਾਂਤੀ ਨਹੀਂ ਪਾਉਂਦਾ ਹੈ। ਜਬ ਤੁਮਰੀ ਸੇਵਾ ਰੁਚਰ, ਜਦੋਂ ਦੀ ਮਹਾਰਾ ਆ ਕੇ ਤੁਹਾਡੀ ਸੋਹਣੀ ਜਿਹੜੀ ਸੇਵਾ ਹੈ, ਕੀਏ ਤਰਕ ਜੁਲਾਹੀ, ਮੈਂ ਮਹਾਰਾਜ ਕਰਨ ਲੱਗਿਆ ਇਹ ਤੁਹਾਡੀ ਸੇਵਾ ਤੇ ਇਹਨੇ ਤਰਕ ਦੀ ਹੁਜਤ ਕੀਤੀ ਵੀ ਰਾਤ ਦਿਨ ਖੜਦਾ ਨਹੀਂ, ਸਹੀ ਗਈ ਨਹਿ ਮੋਹੇ ਤੇ ਕਰਕੇ ਫਿਰ ਮੇਰੇ ਤੋਂ ਪਾਸਾ ਮਹਾਰਾਜ ਦੀ ਗੱਲ ਤਰਕ ਵਾਲੀ ਸਹਾਰੀ ਨਹੀਂ ਗਈ ਹੈ। ਬੌਰੀ ਤਬ ਪ੍ਰਾਹੀ, ਫਿਰ ਇਹਨੂੰ ਕਹਿਣਾ ਹੀ ਸੀ ਵੀ ਤੂੰ ਤਾਂ ਕਮਲੀ ਹੈ, ਮੈਂ ਸਤਿਗੁਰੂ ਦੀ ਸੇਵਾ ਕਰਦਾ, ਤੂੰ ਕਹਿੰਦੀ ਰਾਤ ਦਿਨ ਚੈਨ ਨਹੀਂ ਭਟਕਦਾ ਹੈ। ਪ੍ਰੇਮ ਲਪੇਟਿਓ ਬਾਕ ਸੁਣ, ਇਸ ਤਰ੍ਹਾਂ ਪ੍ਰੇਮ ਦੇ ਨਾਲ ਲਪੇਟਿਆ ਹੋਇਆ ਪ੍ਰੇਮ ਦੇ ਸਹਿਤ ਜਿਹੜਾ ਬਚਨ ਸੁਣ ਕੇ ਮਨ ਦਰਵਿਓ ਕਿਰਪਾਲਾ, ਉਸ ਵੇਲੇ ਦਿਆਲੂ ਕਿਰਪਾਲੂ ਗੁਰੂ ਅੰਗਦ ਸਾਹਿਬ ਦਾ ਮਨ ਬਹੁਤ ਕਹਿੰਦੇ ਢਲ ਗਿਆ, ਬਹੁਤ ਹੀ ਕਿਰਪਾ ਵਿੱਚ ਆ ਗਿਆ ਹੈ। ਭਏ ਮਹਾਂ ਅਨੁਕੂਲ ਤਬ, ਉਸ ਵੇਲੇ ਗੁਰੂ ਅੰਗਦ ਸਾਹਿਬ ਜੀ ਬੜੇ ਅਨੁਕੂਲ ਬਹੁਤ ਹੀ ਪ੍ਰਸੰਨ ਹੋ ਗਏ। ਲੱਖ ਘਾਲ ਵਿਸਾਲਾ, 12 ਸਾਲ ਦੀ ਮਹਾਨ ਘਾਲ ਨਾ ਜਾਣ ਕੇ ਲੱਖ ਬਖਸ਼ਣ ਕੋ ਬਖਸ਼ਿਸ ਮਹਾਂ, ਜਿਹੜੀਆਂ ਮਹਾਨ ਗੁਰੂ ਨਾਨਕ ਸਾਹਿਬ ਜੀਆਂ ਘਰ ਦੀਆਂ ਬਖਸ਼ਾਂ ਉਹਨਾਂ ਨੂੰ ਬਖਸ਼ਣ ਵਾਸਤੇ ਦੇਣ ਵਾਸਤੇ। ਉਮਗਿਓ ਉਰ ਭਾਰੀ, ਗੁਰੂ ਅੰਗਦ ਸਾਹਿਬ ਦਾ ਹਿਰਦਾ ਭਾਰੀ ਉਛੜਿਆ, ਬੜਾ ਉਤਸ਼ਾਹ ਵਿੱਚ ਆਇਆ ਹੈ। ਕਰਨ ਕਿਰਤਾਰਥ ਦਾਸ ਕੋ, ਆਪਣਾ ਜਿਹੜਾ ਸੇਵਕ ਦਾਸ ਉਸ ਨੂੰ ਸਫਲ ਨਿਹਾਲ ਕਰਨ ਵਾਸਤੇ ਗੁਰ ਗਿਰਾ ਉਚਾਰੀ, ਗੁਰ ਸਾਹਿਬ ਮਹਾਰਾਜ ਨੇ ਇਸ ਤਰ੍ਹਾਂ ਮੁੱਖੋਂ ਬਚਨ ਬਾਣੀ ਕਿਹਾ ਹੈ। ਤੋਮਰ ਛੰਦ ਤੁਮਹੋ ਨਿਥਾਵਨ ਥਾਨ, ਕੇ ਵਰ ਦਿੱਤਾ ਵੀ ਇਹ ਤਾਂ ਨਿਥਾਵਾਂ ਕਹਿੰਦੀ ਹੈ, ਹੇ ਗੁਰੂ ਅਮਰਦਾਸ ਸਾਹਿਬ ਜੀ ਤੁਸੀਂ ਤਾਂ ਜਿਹੜੇ ਨਿਥਾਵੇਂ ਉਹਨਾਂ ਨੂੰ ਸਰੂਪ ਰੂਪੀ ਥਾਂ ਦੇਣ ਕਰੋਗੇ, ਸਰੂਪ ਰੂਪੀ ਥਾਂ ਦੀ ਬਖਸ਼ਿਸ਼ ਕਰਿਆ ਕਰੋਗੇ, ਇਸ ਕਰਕੇ ਨਿਥਾਵਿਆਂ ਦੇ ਥਾਮ ਹੋਵੋਗੇ। ਕਰ ਹੋ ਨਿਮਾਨ ਮਾਨ ਮਾਨ, ਜਿਹਨਾਂ ਨੂੰ ਕੋਈ ਨੀ ਮਾਣ ਦੇ ਰਿਹਾ ਉਹਨੂੰ ਤੁਸੀਂ ਮਾਣ ਬਖਸ਼ਣਾ ਕਰਿਆ ਕਰੋ, ਪ੍ਰੇਮੇ ਕੁਸ਼ਟੀ ਵਰਗਿਆਂ ਨੂੰ ਮਾਣ ਬਖਸ਼ੋਗੇ। ਬਿਨ ਓਟ ਕੀ ਤੁਮ ਓਟ, ਕੋਈ ਓਟ ਨੀ ਦਿੰਦਾ, ਬਿਨਾਂ ਓਟਿਆਂ ਦੇ ਤੁਸੀਂ ਓਟ ਦੇਣ ਵਾਲੇ ਹੋਵੋ, ਓਟ ਆਸਰਾ ਬਖਸ਼ੋਗੇ। ਇਹ ਤੀਸਰਾ ਵਰ ਦਿੱਤਾ, ਨਿਧਰੇਨ ਕੀ ਧਿਰ ਕੋਟ, ਨਿਧਰੇ ਹਨ ਉਹਨਾਂ ਨੇ ਉਹਨਾਂ ਕਰੋੜਾਂ ਨੂੰ ਤੁਸੀਂ ਧਿਰ ਬਖਸ਼ਣ ਵਾਲੇ ਹੋਵੋਗੇ। ਬਿਨ ਜੋਰ ਕੇ ਤੁਮ ਜੋਰ, ਇਸ ਤਰ੍ਹਾਂ ਜਿਹਨਾਂ ਦੇ ਅੰਦਰ ਕੋਈ ਬਲ ਹੈ ਨਹੀਂ ਹੈ, ਬਿਨਾਂ ਬਲ ਤੋਂ ਉਹਨਾਂ ਦੇ ਤੁਸੀਂ ਬਲ ਬਖਸ਼ਣ ਵਾਲੇ ਹੋਵੋਗੇ। ਇਸ ਤਰ੍ਹਾਂ ਇਹ ਪੰਜਵਾਂ ਵਰ ਬਖਸ਼ਿਆ, ਪਹਿਲਾਂ ਤੁਮ ਹੋ ਨਿਥਾਮ ਨਿਥਾਨ, ਦੂਜਾ ਕਰਹੋ ਨਿਮਾਨ ਅਨੁਮਾਨ, ਤੀਜਾ ਨਿਓਟਿਆਂ ਕੀ ਓਟ, ਨਿਥਰੇ ਕੀ ਨਿਥੁਰ, ਚੌਥਾ ਇਹ ਬਿਨਾਂ ਜ਼ੋਰ ਤੋਂ ਜਿਹੜੇ ਹਨ ਉਹਨਾਂ ਨੂੰ ਤੁਸੀਂ ਜ਼ੋਰ ਬਲ ਬਖਸ਼ਣ ਵਾਲੇ, ਉਹ ਪੰਜਵਾਂ ਬਰ ਬਖਸ਼ਿਆ। ਸਮ ਕੋ ਨਾ ਹੈ ਤੁਮ ਹੋਰ, ਇਸ ਤਰ੍ਹਾਂ ਛੇਵਾਂ ਬਰ ਇਹ ਦਿੱਤਾ ਵੀ ਤੁਹਾਡੇ ਸਮਾਨ ਕੋਈ ਹੋਰ ਨਹੀਂ ਹੋ ਸਕਿਆ, ਜਿਹੋ ਜਿਹੇ ਤੁਸੀਂ ਹੋਵੋਗੇ ਉਹੋ ਜਿਹੇ ਤੁਸੀਂ ਹੀ ਹੋਵੋਗੇ, ਤੁਮ ਉਪਮਾ ਤੂੰ ਬਨਹਾਵਾ ਜਿਵੇਂ ਕਿਹਾ ਹੈ। ਬਿਨ ਧੀਰ ਕੋ ਬਰ ਧੀਰ, ਇਸ ਤਰ੍ਹਾਂ ਸੱਤਵਾਂ ਬਰਸ਼ ਬਰ ਬਖਸ਼ਿਆ ਵੀ ਜਿਹਨਾਂ ਨੂੰ ਕੋਈ ਧੀਰ ਹੌਸਲਾ ਨਹੀਂ ਦਿੰਦਾ, ਬਿਨਾਂ ਧੀਰ ਤੋਂ ਉਹਨਾਂ ਨੂੰ ਤੁਸੀਂ ਸ੍ਰੇਸ਼ਟ ਧੀਰ ਬਖਸ਼ਣ ਵਾਲੇ ਹੋਵੋਗੇ। ਸਭ ਪੀਰ ਕੋ ਵੱਡ ਪੀਰ, ਅੱਠਵਾਂ ਵਰ ਇਹ ਦਿੱਤਾ ਜਿੰਨੇ ਵੱਡੇ ਵੱਡੇ ਪੀਰ ਹੈ ਸਾਰਿਆਂ ਦੇ ਤੁਸੀਂ ਵੱਡੇ ਪੀਰ ਹੋਵੋਗੇ ਜਾਹਰ ਪੀਰ ਜਗਤ ਗੁਰੂ ਬਾਬੇ ਵਾਂਗ ਤੁਮ ਹੋ ਸੋ ਗਈ ਬਹੋੜ ਆਏ ਇਸ ਤਰ੍ਹਾਂ ਕਹਿੰਦੇ ਅੱਗੇ ਨੌਵਾਂ ਵਰ ਦਿੱਤਾ ਵੀ ਜਿਹੜੀ ਕੋਈ ਮਨੁੱਖ ਦੀ ਜੀਵ ਦੀ ਐਵੇਂ ਉਮਰ ਚਲੀ ਗਈ ਅਜਾਈ ਉਮਰ ਗਈ ਆ ਉਹਨੂੰ ਤੁਸੀਂ ਬਹੋੜ ਲਿਆਓਗੇ ਰੋ ਮੋੜ ਲਿਆਓਗੇ ਉਹਦੀ ਉਮਰ ਨੂੰ ਤੁਸੀਂ ਸਫਲ ਕਰ ਦੇਵੋਗੇ ਨਰ ਬੰਦ ਕੋ ਤੇ ਛੋੜ ਹਾਂ ਅੱਗੇ ਜਿਹੜਾ ਦਸਵਾਂ ਵਰ ਇਹ ਦਿੱਤਾ ਜਿਹੜੇ ਮਨੁੱਖ ਕਹਿੰਦੇ ਬੱਝੇ ਪਏ ਉਹਨਾਂ ਨੂੰ ਤੁਸੀਂ ਛਡਾਉਣ ਵਾਲੇ ਹੋਵੋਗੇ ਜਿਹੜੇ ਮੋਹ ਮਮਤਾ ਵਿੱਚ ਬੱਝੇ ਪਏ ਹੈ ਉਹਨਾਂ ਨੂੰ ਵੀ ਤੁਸੀਂ ਮੋਹ ਮਮਤਾ ਵਿੱਚੋਂ ਛਡਾਉਣ ਵਾਲੇ ਹੋਵੋਗੇ ਘੜ ਭੰਨਵੇ ਸਮਰੱਥ ਫਿਰ ਕਹਿੰਦੇ ਗਿਆਰਵਾਂ ਵਰ ਇਹ ਦਿੱਤਾ ਵੀ ਸੰਸਾਰ ਨੂੰ ਘੜ ਲੈਣਾ ਕਰਨਾਲ ਨੂੰ ਭੰਨ ਦੇਣਾ ਤੋੜ ਦੇਣਾ ਇਹਦੇ ਵਿੱਚ ਤੁਸੀਂ ਸਮਰੱਥ ਹੋਵੋਗੇ ਤਾਕਤਵਰ ਹੋਵੋਗੇ ਭਾਵੇਂ ਸੰਸਾਰ ਨੂੰ ਭੰਨਦੇ ਹੋ ਭਾਵੇਂ ਤੁਸੀਂ ਬਣਾ ਦੇਵੋ ਜਗ ਜੀਵ ਕਾ ਤੁਮ ਹੱਥ ਬਾਕੀ ਇਹ ਬਾਰਵਾਂ ਵਰ ਦਿੱਤਾ ਸਾਰੇ ਸੰਸਾਰ ਦੀ ਜਿਹੜੀ ਉਪਜੀਵਿਕਾ ਤੁਹਾਡੇ ਹੱਥ ਹੋਈ ਤੁਹਾਥੋਂ ਹੀ ਸੰਸਾਰ ਲੈ ਕੇ ਛਕੇ ਛਕਾਏਗਾ ਪਰ ਦੀਨ ਦੁਆਦਸ ਹੋਰ ਦੇਰ ਕਹਿੰਦੇ ਇਸ ਤਰ੍ਹਾਂ ਵੇਖ ਕੇ ਸੇਵਾ ਬਾਰਾਂ ਵਰ ਦੇ ਦਿੱਤੇ ਸੋ ਪ੍ਰਸੰਨ ਹੋਏ ਬਡੇਰ ਚੰਗੀ ਤਰ੍ਹਾਂ ਬਹੁਤ ਤਕੜੇ ਪ੍ਰਸੰਨ ਹੋ ਕੇ ਖੁਸ਼ ਹੋ ਕੇ ਗਰ ਸੰਗ ਲਾਵਨ ਕੀਨ ਵਰ ਦੇ ਕੇ ਪ੍ਰਸੰਨ ਹੋ ਕੇ ਗੁਰੂ ਅੰਗਦ ਸਾਹਿਬ ਜੀ ਨੇ ਗੁਰੂ ਅਮਰਦਾਸ ਸਾਹਿਬ ਜੀ ਨੂੰ ਆਪਣੇ ਗਲ ਨਾਲ ਲਾ ਲਿਆ ਜੱਫੀ ਵਿੱਚ ਲੈ ਲਿਆ ਪੁਲਕਾਏ ਪ੍ਰੇਮ ਪ੍ਰਵੀਨ ਜਿਹੜੇ ਪ੍ਰੇਮ ਵਿੱਚ ਸਿਆਣੇ ਸਤਿਗੁਰੂ ਉਹਨਾਂ ਦੇ ਖੁਸ਼ੀ ਵਿੱਚ ਲੂੰ ਕੰਡੇ ਖੜੇ ਹੋ ਗਏ ਰੋਂਗਟੇ ਹੋ ਗਏ ਖੜੇ ਮਮ ਰੂਪ ਭੇ ਮਿਲ ਅੰਗ ਮੁੱਖੋਂ ਬੋਲੇ ਹਨ ਇਹ ਸਾਡੇ ਅੰਗਾਂ ਨਾਲ ਮਿਲ ਕੇ ਹੁਣ ਸਾਡਾ ਰੂਪ ਹੋ ਗਏ ਸਲਤਾ ਮਿਲੇ ਜਿਮ ਗੰਗ ਜਿਵੇਂ ਨਦੀਆਂ ਪਾਣੀ ਗੰਗਾ ਦੇ ਵਿੱਚ ਆ ਮਿਲ ਜਾਂਦੀਆਂ ਗੰਗਾ ਰੂਪ ਹੋ ਜਾਂਦੀਆਂ ਇਸ ਤਰ੍ਹਾਂ ਸਾਡੇ ਰੂਪ ਵਾਂਗ ਹੀ ਹੋ ਗਏ ਸਾਡੇ ਨਾਲ ਮਿਲ ਕੇ ਜਿਮ ਬੂੰਦ ਸਿੱਧ ਮਜਾ ਸਿੰਧ ਮਜਾਰ ਕਹਿੰਦੇ ਪਾਣੀ ਦੀ ਬੂੰਦ ਸਮੁੰਦਰ ਵਿੱਚ ਪੈ ਜਾਵੇ ਤੇ ਉਹ ਸਮੁੰਦਰ ਰੂਪ ਹੋ ਜਾਂਦੀ ਹੈ ਜਿਮ ਏਕ ਰੂਪ ਹਮਾਰ ਇਸ ਤਰ੍ਹਾਂ ਇਹ ਗੁਰੂ ਅਮਰਦਾਸ ਸਾਹਿਬ ਜੀ ਸਾਡੇ ਨਾਲ ਮਿਲ ਕੇ ਸਾਡਾ ਰੂਪ ਹੀ ਹੋ ਗਏ ਇੱਕ ਰੂਪ ਹੀ ਹੋ ਗਏ ਇਹਨਾਂ ਵਿੱਚ ਸਾਡੇ ਵਿੱਚ ਕੋਈ ਫਰਕ ਨਹੀਂ ਰਿਹਾ ਹੈ ਦੋਹਰਾ ਕਨਕਾ ਪਾਵਨ ਦੌ ਵਿਖੇ ਇਸ ਤਰ੍ਹਾਂ ਬਚਨ ਕਿਹਾ ਵੀ ਜਿਵੇਂ ਜਿਹੜੀ ਦੌ ਅਗਨੀ ਹੁੰਦੀ ਉਹਦੇ ਵਿੱਚ ਅੱਗ ਦਾ ਚੰਗਿਆੜਾ ਜਾ ਪੈ ਜਾਵੇ ਮਿਲ ਸਰੂਪ ਇੱਕ ਹੋਏ ਹਾਂ ਜਿਵੇਂ ਉਹ ਕਹਿੰਦੇ ਦੌ ਅਗਨੀ ਜੰਗਲ ਦੀ ਅੱਗ ਵਿੱਚ ਚੰਗਿਆੜਾ ਪੈ ਕੇ ਉਹਦਾ ਹੀ ਰੂਪ ਹੋ ਜਾਂਦਾ ਹੈ ਸਾਡੇ ਸਰੂਪ ਨਾਲ ਮਿਲ ਕੇ ਸਾਡਾ ਸਰੂਪ ਹੀ ਇੱਕ ਹੋ ਗਏ ਹਨ ਤਿਮ ਹਮ ਤੁਮ ਏਕੈ ਭਏ ਉਹ ਖੁਸ਼ ਹੋ ਗਏ ਹਨ ਵੀ ਤਿਵੇਂ ਅਸੀਂ ਤੇ ਤੁਸੀਂ ਇੱਕ ਰੂਪ ਹੋ ਗਏ ਹੋ ਭੇਦ ਨਾ ਜਾਣੀਏ ਕੋਈ ਭੇਦ ਫਰਕ ਨਹੀਂ ਜਾਣਿਆ ਜਾਂਦਾ ਹੈ ਚੌਪਈ ਤੁਵ ਤਨ ਮਹਿ ਹੋਏ ਕਰ ਪਰਵੇਸ਼ ਬੋਲੇ ਕਿ ਹੇ ਗੁਰੂ ਅਮਰਦਾਸ ਸਾਹਿਬ ਜੀ ਹੁਣ ਤੁਹਾਡੇ ਸਰੀਰ ਦੇ ਅੰਦਰ ਅਸੀਂ ਪ੍ਰਵੇਸ਼ ਹੋ ਕੇ ਤੁਹਾਡੇ ਅੰਦਰ ਜੋਤ ਜਗਾ ਕੇ ਕਰਨੇ ਹੈ ਜਗ ਕਾਜ ਵਿਸ਼ੇਸ਼ ਸੰਸਾਰ ਦੇ ਵਿੱਚ ਵਿਸ਼ੇਸ਼ ਵਿਸ਼ੇਸ਼ ਵੱਡੇ ਵੱਡੇ ਕੰਮ ਕਰਨੇ ਆ ਬਾਈ ਮੰਜੀਆਂ ਬਖਸ਼ ਥਾਪਣੀਆਂ ਹਨ ਬਹੱਤਰ ਪੀੜੇ ਬਖਸ਼ਣੇ ਹਨ ਇਮ ਪ੍ਰਸੰਨ ਇੱਕ ਰੂਪ ਬਣਾਇਓ ਇਸ ਤਰ੍ਹਾਂ ਕਹਿੰਦੇ ਪ੍ਰਸੰਨ ਹੋ ਕੇ ਇੱਕੋ ਰੂਪ ਕਰ ਲਿਆ ਹੈ ਬਣਾ ਲਿਆ ਸਤਿਗੁਰ ਸੇਵ ਸਕਲ ਸਕਲ ਸਫਲਾਇਓ ਸਤਿਗੁਰੂ ਦੀ ਸੇਵਾ ਕੀਤੀ ਸੀ ਉਹ ਬਾਰਾਂ ਵਰ ਬਖਸ਼ ਕੇ ਤੇ ਸਫਲ ਕਰ ਦਿੱਤੀ ਆਪ ਜੀ ਨੇ ਗੁਰ ਢਿੱਗ ਕਾਲ ਨਿਫਲ ਨਹਿ ਹੋਏ ਕਹਿੰਦੇ ਹਨ ਹੇ ਸਰੋਤਾ ਜਿਹਨਾਂ ਜਿਹੜਾ ਗੁਰੂ ਕੀ ਹਜ਼ੂਰੀ ਵਿੱਚ ਆ ਕੇ ਘਾਲਣਾ ਕਰਦਾ ਸੇਵਾ ਕਰਦਾ ਉਹਦੀ ਨਿਸ਼ਫਲ ਨਹੀਂ ਹੁੰਦੀ ਬਾਛਤ ਪਾਏ ਕਰਤ ਭਾਜੋ ਜਿਹੜਾ ਵੀ ਗੁਰੂ ਘਰ ਦੇ ਵਿੱਚ ਆ ਕੇ ਸੇਵਾ ਕਰਨ ਲੱਗੇ ਆ ਉਹਨੇ ਮਨ ਇੱਛਤ ਫਲ ਪਾਇਆ ਹੀ ਪਾਇਆ ਹੈ ਕਹਿ ਸ੍ਰੀ ਗੁਰੂ ਸਿਰ ਮੁਕਟ ਉਤਾਰਾ ਉਸ ਤੋਂ ਬਾਅਦ ਗੁਰੂ ਅੰਗਦ ਸਾਹਿਬ ਜੀ ਨੇ ਕਹਿ ਕੇ ਸੀਸ ਤੇ ਜਦੋਂ ਦੁਮਬਾਲਾ ਜਾ ਸੀ ਸਰੋਂ ਪਾਉਂਦਾ ਉਹ ਲਵਾਇਆ ਹੈ। ਬਰਖ ਇਕਾਦਸ ਕੋ ਜੋ ਧਾਰਾ, 12 ਸਾਲਾਂ ਦਾ ਆਪਣੇ ਸੀਸ ਤੇ ਧਾਰਨ ਕੀਤਾ ਹੋਇਆ ਸਜਾਇਆ ਹੋਇਆ, ਜਿਸ ਮਹਿ ਜੀਵ ਕੀਟੀਅਨ ਆਦ, ਜਿਸਦੇ ਵਿੱਚ ਕਹਿੰਦੇ ਜਿਹੜੇ ਕੀੜੇ ਆਦਿਕ ਜੀਵ ਪੈ ਗਏ। ਪਰ ਇਹ ਨਿੰਦਕਾਂ ਦੀ ਗੱਲ ਜੋੜੀ, ਆਪ ਰੋਜ਼ ਕੇ ਸਾਧਕ ਸਭਾ ਕੇ ਫੇਰੇ ਦਮਾਲਾ ਜਸ ਲਾ ਲੈਂਦੇ ਸਨ। ਧਰਿਓ ਉਤਾਰ ਸੁਨਤ ਗੁਰ ਨੇ ਸੁਨਤ ਗੁਰ ਨਾਦ। ਗੁਰੂ ਅੰਗਦ ਸਾਹਿਬ ਜੀ ਦਾ ਸ਼ਬਦ ਆਵਾਜ਼ਾਂ ਸੁਣ ਕੇ ਸੀਸ ਤੋਂ ਸਿਰੋਂ ਭੋਲਾ ਦਿੱਤੇ। ਸੁੰਦਰ ਜਲ ਇਸ਼ਨਾਨ ਕਰਾਇਆ, ਸਵੇਰੇ ਸੋਹਣੇ ਜਲ ਦੇ ਨਾਲ ਗੁਰੂ ਅਮਰਦਾਸ ਸਾਹਿਬ ਜੀ ਦਾ ਇਸ਼ਨਾਨ ਕਰਾ ਦਿੱਤਾ। ਬਸਤਰ ਨਵੀਨ ਸਰਬ ਪਹਿਰਾਇਆ, ਪਾਟੇ ਪੁਰਾਣੇ ਜੇ ਬਸਤਰ ਸੀ ਉਹ ਲੁਹਾ ਕੇ ਨਵੇਂ ਪਹਿਨਾ ਦਿੱਤੇ, ਪਵਾ ਦਿੱਤੇ। ਮੈਂ ਆਪਣੇ ਅਸਥਾਨ ਬਿਠਾਵਾ, ਸਵੇਰੇ ਗੁਰੂ ਅੰਗਦ ਸਾਹਿਬ ਜੀ ਬੋਲੇ ਵੀ ਇਹ ਗੁਰੂ ਅਮਰਦਾਸ ਸਾਹਿਬ ਜੀ ਨੂੰ ਹੁਣ ਅਸੀਂ ਆਪਣੇ ਗੁਰਤਾ ਗੱਦੀ ਦੇ ਥਾਂ ਤੇ ਬਿਠਾਵਾਂਗੇ। ਗੁਰਤਾ ਗਾਦੀ ਦੇ ਹਰ ਖਾਵਾਂ, ਗੁਰੂ ਨਾਨਕ ਸਾਹਿਬ ਦਾ ਗੁਰਤਾ ਗੱਦੀ ਉਹ ਇਹਨਾਂ ਨੂੰ ਦੇਖ ਕੇ ਅਸੀਂ ਖੁਸ਼ ਹੋਵਾਂਗੇ। ਸਭ ਸੰਗਤ ਕੋ ਦਇਓ ਸੁਣਾਏ, ਜਿੰਨੀਆਂ ਗੁਰੂ ਕੀਆਂ ਸਿੱਖ ਸੰਗਤਾਂ ਸੀ ਉਹਨਾਂ ਨੂੰ ਗੁਰੂ ਅੰਗਦ ਸਾਹਿਬ ਨੇ ਉੱਚੀ ਆਵਾਜ਼ ਨਾਲ ਸੁਣਾ ਦਿੱਤਾ। ਇਹੋ ਮੇਰੋ ਅਬ ਰੂਪ ਸੁਹਾਏ, ਗੁਰੂ ਅਮਰਦਾਸ ਸਾਹਿਬ ਜੀ ਹੁਣ ਸਾਡਾ ਸਰੂਪ ਸੋ ਵਨੀਕ ਹੋ ਗਏ। ਇਸ ਮਹਿ ਮੋਹ ਮਹਿ ਭੇਦ ਨਾ ਕੋਈ, ਸੰਗਤ ਜੀ ਇਹਨਾਂ ਵਿੱਚ ਤੇ ਮੇਰੇ ਵਿੱਚ ਹੁਣ ਕੋਈ ਫਰਕ ਨਹੀਂ ਰਿਹਾ ਹੈ। ਆਹ ਏਕ ਕੀ ਦੇਹ ਜੋ ਦੋਈ, ਦੇਹਾਂ ਦੋ ਦਿਸ ਰਹੀਆਂ ਪਰ ਦੋਵੇਂ ਅਸੀਂ ਇੱਕੋ ਹਾਂ, ਦੇਹਾਂ ਦੋ ਦੇਹਾਂ ਦੇ ਹੁੰਦਿਆਂ ਹੋਏ। ਬਿਦਤ ਭਏ ਗੁਰ ਸੰਗਤ ਮਾਹੇ, ਸਵੇਰੇ ਗੁਰੂ ਕੀ ਸੰਗਤ ਵਿੱਚ ਪ੍ਰਗਟ ਹੋ ਗਏ ਹਨ। ਗੁਰ ਸ੍ਰੀ ਅਮਰ ਅਪਰ ਹੋਏ ਨਾਹੇ, ਗੁਰੂ ਅੰਗਦ ਸਾਹਿਬ ਜੀ ਤੋਂ ਬਾਅਦ ਜਗਤ ਗੁਰੂ ਤਾਂ ਗੁਰੂ ਅਮਰਦਾਸ ਸਾਹਿਬ ਜੀ ਹਨ, ਹੋਰ ਨੀ ਕੋਈ ਦਾਤੂ ਦਾਸੂ ਉਹਨਾਂ ਦੇ ਪੁੱਤਰ ਹੋਣਗੇ। ਪੁਨ ਬੋਲੇ ਮੁਖ ਚੰਦ ਸੁਦਾਸੇ, ਗੁਰੂ ਅੰਗਦ ਸਾਹਿਬ ਜੀ ਪੂਰਨਮਾਸੀ ਦੇ ਚੰਦਰਮਾ ਵਰਗੇ ਮੁਖ ਤੋਂ ਅੰਮ੍ਰਿਤ ਵਰਗੇ ਬਚਨ ਬੋਲੇ ਨੇ। ਆਨੰਦ ਕੰਧ ਬਿਲੰਦ ਨਿਵਾਸੇ, ਜਿਨ੍ਹਾਂ ਦਾ ਮੁਖ ਬੜਾ ਭਾਰੀ ਆਨੰਦ ਆ ਕਹਿੰਦੇ ਨਿਵਾਸ ਘਰ ਹੈ ਤੇ ਬੜੇ ਆਨੰਦ ਦੇ ਕੰਧ ਬੱਦਲ ਹਨ। ਸੁਣ ਪੁਰਖਾ ਗ੍ਰਹਿ ਸੰਤਤ ਕਿਆ ਹੈ, ਸਵੇਰੇ ਗੁਰੂ ਅੰਗਦ ਸਾਹਿਬ ਜੀ ਬੋਲੇ ਹੇ ਪੁਰਖਾ ਤੇਰੇ ਘਰ ਬਸਰ ਕੇ ਨਵਰ ਕਿੰਨੀ ਕਿਹੋ ਜੀ ਸੰਤਾਨ ਕਿਹੋ ਜਿਹੀ ਪਰਿਵਾਰ ਹੈ। ਦੇਹਤਾ ਪੁੱਤਰ ਭਏ ਸੋ ਕਿਆ ਕਹਾ ਹੈ, ਜਿਹੜੇ ਲੜਕੀਆਂ ਤੇ ਪੁੱਤਰ ਹੋਏ ਅੱਜ ਕੱਲ ਕਿੱਥੇ ਹਨ। ਹੱਥ ਜੋੜ ਕਰ ਬਿਨੈ ਬਖਾਨੀ, ਸਵੇਰੇ ਗੁਰੂ ਅਮਰਦਾਸ ਸਾਹਿਬ ਜੀ ਨੇ ਹੱਥ ਜੋੜ ਕੇ ਬੇਨਤੀ ਕਹੀ। ਸਭ ਰਾਵਰ ਕੋ ਗਿਆਤਾ ਮਹਾਨੀ, ਗੁਰੂ ਅੰਗਦ ਸਾਹਿਬ ਜੀ ਆਵੰਤਰ ਜਾਮੀ ਆਪ ਜੀ ਨੂੰ ਸਭ ਤਰ੍ਹਾਂ ਦੀ ਸਮਝ ਹੈ, ਸਭ ਕੁਝ ਪਤਾ ਹੀ ਹੈ। ਤਦਪ ਜੋ ਪੁੱਛੋ ਸਮ ਅਨਜਾਨੇ, ਫਿਰ ਵੀ ਮਾਰਾ ਅਣਜਾਣਾ ਵਾਂਗੂ ਅਣਜਾਣਾ ਦੇ ਸਮਾਨ ਹੋ ਕੇ ਮੈਨੂੰ ਤੁਸੀਂ ਪੁੱਛਦੇ ਹੋ ਵੀ ਘਰੇ ਚ ਪਰਿਵਾਰ ਕਿਹੋ ਜਿਹਾ ਹੈ। ਕਹੋ ਸੁਣੋ ਗੁਣ ਖਾਨ ਮਹਾਨੇ, ਇਹ ਗੁਣਾਂ ਦੀ ਮਹਾਨ ਖਾਨ ਗੁਰੂ ਅੰਗਦ ਸਾਹਿਬ ਜੀ ਮੈਂ ਕਹਿੰਦਾ ਆਪ ਸੁਣ ਲਓ। ਦੋਏ ਪੁੱਤਰ ਹੈ ਮੋਹਨ ਮੋਹਰੀ, ਦੋ ਮੇਰੇ ਮਹਾਰਾ ਸੁਪੁੱਤਰ ਹਨ, ਵੱਡੇ ਦਾ ਨਾਮ ਮੋਹਨ ਹੈ ਛੋਟੇ ਦਾ ਨਾਮ ਮੋਹਰੀ ਜੀ ਹੈ। ਦੁਆ ਤਨੀਆ ਸਭ ਕਿਰਪਾ ਤੋਰੀ, ਦੋ ਮੇਰੇ ਘਰ ਦੇ ਵਿੱਚ ਮਹਾਰਾ ਸੁਪੁੱਤਰੀਆਂ ਲੜਕੀਆਂ ਹੈ, ਇੱਕ ਦਾਨੀ ਜੀ ਹੈ ਵੱਡੀ ਛੋਟੀ ਭਾਨੀ ਜੀ ਹੈ। ਸੁਣ ਬੋਲੇ ਸੁਣ ਪੁਰਖਾ ਆਵੈ, ਸਵੇਰੇ ਗੁਰੂ ਅੰਗਦ ਸਾਹਿਬ ਜੀ ਸੁਣ ਕੇ ਬੋਲੇ ਹੇ ਵੀ ਪੁਰਖਾ ਹੋਣਾ, ਹਿਤ ਲਾਇਕ ਤੁਮ ਭਾਖੋ ਸਭ, ਮੇਰੇ ਕਹਿੰਦੇ ਭਲੇ ਵਾਸਤੇ ਜਿਹੜਾ ਯੋਗ ਬਚਨ ਸਾਰਾ ਅਸੀਂ ਕਹਿੰਦੇ ਹਾਂ। ਅਬ ਖਡੂਰ ਕੋ ਬਸਬੋ ਛੋਰ, ਪਰ ਸਥਾਨ ਪਾਸ ਕੋ ਟੋਰ, ਕਹਿੰਦੇ ਹੋਰ ਜਿਹੜਾ ਨੇੜੇ ਤੇਰੇ ਕੋਈ ਅਸਥਾਨ ਉਹਦੀ ਤੁਸੀਂ ਟੋਲ ਕਰ ਲਓ। ਸ੍ਰੀ ਨਾਨਕ ਮੋਹਿ ਅਪਰ ਸਥਾਨ ਬਾਸ ਕੋ ਟੋਰ, ਹੋਰ ਕਹਿੰਦੇ ਕਿਸੇ ਥਾਂ ਆਪਣਾ ਬਾਸ ਕਰਨਾ ਘਰ ਬਣਾਉਣਾ ਟੋਲੋ ਲੱਭ ਲਓ ਪਾਸ ਦੇ ਥਾਂ ਬਾਸ ਕਰ ਲੈਣਾ ਪਾਠ। ਸ੍ਰੀ ਨਾਨਕ ਮੋਹਿ ਦੀਨ ਗੁਰਾਈ, ਕਿਉਂਕਿ ਗੁਰੂ ਨਾਨਕ ਸਾਹਿਬ ਨੇ ਕਰਤਾਰਪੁਰ ਸਾਹਿਬ ਜਿਸਮਪੁਰੇ ਸਾਡੀ ਪਰਖ ਕਰਕੇ ਗੁਰਿਆਈ ਗੱਦੀ ਦਿੱਤੀ ਸੀ। ਕਿਰਪਾ ਧਾਰ ਪੁੰਨ ਗਿਰਾ ਅਲਾਈ, ਗੁਰੂ ਨਾਨਕ ਸਾਹਿਬ ਜੀ ਨੇ ਕਿਰਪਾ ਕਰਦਿਆਂ ਸਾਨੂੰ ਇਹ ਬਚਨ ਬਾਣੀ ਕਿਹਾ ਸੀ, ਹਮ ਜਹ ਬਸੇ ਥਾਨ ਦੇਹ ਤਿਆਗ ਸਾਹਿਬ, ਅਸੀਂ ਜਿੱਥੇ ਕਰਤਾਰ ਵਿੱਚ ਗੁਰਪੁਰਬ ਵਸਦੇ ਥਾਂ ਤੁਸੀਂ ਛੱਡ ਦਿਓ। ਅਪਰ ਸਥਲ ਕਰ ਥਿਤ ਵੱਡ ਭਾਗ, ਵੱਡਾ ਭਾਗਾਂ ਵਾਲੇ ਕਿਤੇ ਹੋਰ ਸਥਾਨ ਤੇ ਜਾ ਕੇ ਤੂੰ ਆਪਣਾ ਟਿਕਾਣਾ ਕਰ। ਤਬ ਕੇ ਹਮ ਖਡੂਰ ਮਹਿ ਆਏ, ਗੁਰੂ ਅਮਰਦਾਸ ਸਾਹਿਬ ਜੀ ਅਸੀਂ ਕਰਤਾਰਪੁਰ ਸਾਹਿਬ ਤੋਂ ਚੱਲਦੇ ਇੱਥੇ ਖਡੂਰ ਸਾਹਿਬ ਵਿੱਚ ਹੀ ਆ ਗਏ। ਬਸਤੇ ਸੰਮਤ ਕਿਤਕ ਬਿਤਾਏ, ਬਸਦਿਆਂ ਹੋਏ ਕਿਤਨੇ ਸਾਲ ਬਿਤਾਏ ਲੰਘਾਏ। ਸ੍ਰੀ ਚੰਦ ਅਰ ਲਖਮੀ ਦਾਸ, ਸ੍ਰੀ ਚੰਦ ਤੇ ਲਖਮੀ ਦਾਸ ਦੀ ਪਿਤ ਸਥਾਨ ਤਿੰਨ ਕਰਿਓ ਨਿਵਾਸ, ਜਿਹੜਾ ਪਿਤਾ ਦੇ ਸਥਾਨ ਤੇ ਉਹਨਾਂ ਨੇ ਕਰਤਾਰਪੁਰ ਵਿੱਚ ਹੀ ਨਿਵਾਸ ਕੀਤਾ। ਤੈਸੇ ਤੁਮ ਥਲ ਅਪਰ ਬਣਾਏ, ਇਸੇ ਤਰ੍ਹਾਂ ਤੁਸੀਂ ਵੀ ਗੁਰੂ ਅਮਰਦਾਸ ਸਾਹਿਬ ਜੀ ਕਹਿੰਦੇ ਕੋਈ ਹੋਰ ਥਾਂ ਟਿਕਾਣਾ ਬਣਾ ਕੇ ਬਸਹੋ ਤਹਾਂ ਸਭ ਵਿਦ ਸੁਖ ਪਾਏ, ਉੱਥੇ ਤੁਸੀਂ ਕਹਿੰਦੇ ਸਭ ਤਰ੍ਹਾਂ ਦੇ ਸੁਖ ਪਾ ਕੇ ਬਸੋ ਰਸੋ। ਦਾਸੂ ਦਾਤੂ ਸਦਨ ਰਹਾਂਗੇ, ਸਾਡੇ ਜਿਹੜੇ ਸਪੁੱਤਰ ਦਾਸੂ ਤੇ ਦਾਤੂ ਹੈ ਉਹ ਤਾਂ ਇੱਥੇ ਖਡੂਰ ਸਾਹਿਬ ਸਾਡੇ ਘਰ ਵਿੱਚ ਰਹਿਣਗੇ। ਭਿਖੈ ਨਾ ਤੁਮ ਇਰਖਾ ਨਹਿ ਲਹਾਂਗੇ, ਤੁਹਾਨੂੰ ਇੱਥੇ ਕਹਿੰਦੇ ਵੇਖਣਗੇ ਨਹੀਂ ਹੈ ਤੇ ਫਿਰ ਈਰਖਾ ਨਹੀਂ ਤੁਹਾਡੇ ਨਾਲ ਕਰਦੇ ਜਾਣਗੇ। ਨਹਿ ਤਾਂ ਦੇਖ ਪ੍ਰਤਾਪ ਤਿਹਾਰੋ, ਨਹੀਂ ਤਾਂ ਦੇਖ ਲੋ ਜੇ ਤੁਸੀਂ ਇੱਥੇ ਰਹੇ ਤੁਹਾਡਾ ਤੇਜ ਪ੍ਰਤਾਪ ਦੇ ਕੇ ਸਾਡੇ ਪੁੱਤਰ। ਚਰਹਿ ਹਿਰਦੇ ਨਹਿ ਪਗ ਪਰਹਿ ਬਿਗਾੜੋ, ਹਿਰਦੇ ਵਿੱਚ ਸਹਾਰ ਨਹੀਂ ਸਕਣਾ ਹੈ ਤੁਹਾਡੇ ਨਾਲ ਫਿਰ ਵਿਗਾੜ ਪੈ ਜਾਏਗਾ। ਦੋਹਰਾ ਇਸ ਪ੍ਰਕਾਰ ਕਹਿ ਮ੍ਰਿਦੁਲ ਬਚ, ਇਸ ਤਰ੍ਹਾਂ ਗੁਰੂ ਅੰਗਦ ਸਾਹਿਬ ਜੀ ਨੇ ਕਿਹੜੇ ਕੋਮਲ ਬਚਨ ਕਹੇ। ਧੀਰਜ ਦਈ ਵਿਸਾਲ, ਗੁਰੂ ਅਮਰਦਾਸ ਸਾਹਿਬ ਜੀ ਨੂੰ ਬੜੀ ਧੀਰਜ ਹੌਸਲਾ ਦਿੱਤਾ ਹੈ। ਦਿਨ ਕੋ ਨਿਸ਼ਾ ਬਿਤਾਏ ਕੈ, ਉਹ ਜਿਹੜਾ ਦਿਨ ਹੈ ਉਹ ਜਿਹੜੀ ਰਾਤ ਆਈ ਉਹ ਬਤੀਤ ਕੀਤੀ। ਬੈਠੇ ਪਰਮ ਕਿਰਪਾਲ, ਜਦੋਂ ਅਗਲਾ ਦਿਨ ਹੋਇਆ ਹੈ ਗੁਰੂ ਅੰਗਦ ਸਾਹਿਬ ਜੀ ਜੋ ਮਹਾਨ ਦਿਆਲੂ ਕਿਰਪਾਲੂ ਹੈ ਗੁਰ ਤਖਤ ਦੇ ਤਖਤ ਉੱਪਰ ਬੈਠੇ ਹਨ, ਜਿਸ ਤਰ੍ਹਾਂ ਆਪ ਜੀ ਨਹੀਂ ਫਿਰ ਉਹ ਗੋਂਦੇ ਖੱਤਰੀ ਦੇ ਮਨ ਨੂੰ ਪ੍ਰੇਰ ਕਰਕੇ ਆਪਣੀ ਹਜ਼ੂਰੀ ਵਿੱਚ ਬੁਲਾ ਲਿਆ ਹੈ ਅਤੇ ਆਪ ਹੀ ਗੁਰੂ ਅਮਰਦਾਸ ਸਾਹਿਬ ਜੀ ਨੂੰ ਫਿਰ ਉੱਥੇ ਜਗ੍ਹਾ ਬਣਾਉਣ ਵਾਸਤੇ ਆਪਣਾ ਨਿਵਾਸ ਕਰਨ ਵਾਸਤੇ ਇਸ ਤਰ੍ਹਾਂ ਉੱਥੇ ਨਗਰ ਵਸਾਉਣ ਵਾਸਤੇ ਭੇਜ ਦਿੱਤਾ ਸੀ, ਜਿਸ ਦਾ ਨਾਮ ਸ੍ਰੀ ਗੋਇੰਦਵਾਲ ਸਾਹਿਬ ਰੱਖਿਆ ਗਿਆ। ਗੋਂਦੇ ਖੱਤਰੀ ਦੇ ਨਾਇਕਪੁਰ ਜਿਵੇਂ ਗੋਇੰਦਵਾਲ ਸਾਹਿਬ ਆਪ ਜੀ ਨੇ ਵਸਾਇਆ ਗੁਰੂ ਅੰਗਦ ਸਾਹਿਬ ਜੀ ਦੀ ਆਗਿਆ ਨਾਲ, ਆਪ ਉੱਥੇ ਪੱਕੇ ਤੌਰ 'ਤੇ ਵੀ ਨਿਵਾਸ ਕਰ ਲਿਆ। ਪ੍ਰਸੰਗ ਅਗਲੇ ਅਧਿਆਇ ਵਿੱਚ ਆਵੇਗਾ, ਉਹ ਆਪਾਂ ਕੱਲ੍ਹ ਦੇ ਦੀਵਾਨ ਵਿੱਚ ਸੁਣ ਲਵਾਂਗੇ। ਸਮਾਂ ਇੱਥੇ ਸਮਾਪਤੀ ਹੈ ਜੀ। ਇਸ ਪ੍ਰਕਾਰ ਕਹਿ ਮ੍ਰਿਦੁਲ ਬਚ, ਧੀਰਜ ਦਈ ਵਿਸਾਲ, ਦਿਨ ਸੋ ਨਿਸ਼ਾ ਬਿਤਾਏ ਕੈ, ਬੈਠੇ ਪਰਮ ਕਿਰਪਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।